ਵਾਹਿਗੁਰੂ ਸਾਹਿਬ ਜੀਓ ਦੋਹਰਾ ਇੱਕ ਦਿਨ ਸਤਿਗੁਰ ਨਿਸਾ ਮਹਿ ਸਹਿਜਾ ਪਰ ਸੁਪਤਾਏ ਕੂਕ ਪੁਕਾਰੀ ਨਾਰ ਇੱਕ ਸਗਰੀ ਪੁਰੀ ਸੁਣਾਏ ਇੱਕ ਦਿਨ ਸਤਿਗੁਰ ਨਿਸਾ ਮਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕੁਝ ਦਿਨਾਂ ਤੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜੋ ਲੜੀਵਾਰ ਰੂਪ ਵਿੱਚ ਇਤਿਹਾਸ ਵਿੱਚ ਪ੍ਰਸੰਗ ਚੱਲ ਰਿਹਾ ਹੈ, ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਤੋਂ ਉਪਰੰਤ ਸਰਵਣ ਕਰਦੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਪੀਰ ਬਲ ਪੰਡਿਤ ਦਾ ਪ੍ਰਸੰਗ ਆਇਆ ਹੈ, ਜੋ ਸ਼ਿਵ ਦੀ ਤਰਫ ਪਛੋਂ ਦੀ ਤਰਫ ਜਿਹੜੇ ਇਧਰਲੇ ਇਲਾਕੇ ਅੱਕੀ ਹੋ ਗਏ ਸਨ। ਵੀਰਬਲ ਨੇ ਕਿਹਾ ਵੀ ਮੈਂ ਆਪ ਜਾ ਕੇ ਸਾਰਿਆਂ ਕਿਲਿਆਂ ਨੂੰ ਤੋੜਦਾ ਹਾਂ, ਖਤਮ ਕਰਦਾ ਹਾਂ, ਹਮੇਸ਼ਾ ਦਾ ਰਗੜਾ ਝਗੜਾ ਮੁੱਕ ਜਾਏਗਾ। ਅਕਬਰ ਪਾਤਸ਼ਾਹ ਐਸਾ ਸੁਣ ਕੇ ਬਹੁਤ ਪ੍ਰਸੰਨ ਹੋਇਆ ਹੈ ਕਿ ਠੀਕ ਹੈ, ਤੇਰੇ ਜਾਏ ਬਿਨਾਂ ਇਹ ਕੰਮ ਨਹੀਂ ਹੋਣਾ ਹੈ। ਸੋ ਬੇਅੰਤ ਬੇਅੰਤ ਫੌਜ ਨਾਲ ਦੇ ਦਿੱਤੀ ਹੈ, ਕਿਲਾਖਾਨਾ ਤੋਪਾਂ ਰਹਿ ਕਲੇਦੀਆਂ ਤੋਪਾਂ ਹੋਰ ਗੋਲੀ ਸ਼ਿਕਾ ਖੁੱਲ੍ਹਾ ਦੇ ਦਿੱਤਾ ਹੈ। 50-60 ਹਜ਼ਾਰ ਫੌਜ ਭੇਜ ਦਿੱਤੀ ਹੈ, ਨਾਲ ਲਿਖ ਕੇ ਪ੍ਰਵਾਨਾ ਵੀ ਦੇ ਦਿੱਤਾ ਵੀ ਜਿੰਨੇ ਵੀ ਖੱਤਰੀ ਹੈ ਸਾਰਿਆਂ ਤੋਂ ਤੂੰ 1-1 ਰੁਪਈਆ ਕਰ ਪ੍ਰਤੀ ਟੈਕਸ ਲੈ ਸਕਦਾ ਹੈ। ਐਸਾ ਕੁਛ ਬਹੁਤ ਹੀ ਸੁਣ ਕੇ ਪ੍ਰਸੰਨ ਹੋਇਆ ਹੈ ਵੀ ਅਸੀਂ ਬ੍ਰਾਹਮਣ ਹਾਂ ਜੀ, ਬ੍ਰਾਹਮਣਾਂ ਨੂੰ ਭੇਟਾ ਦੇਣੀ ਬਣਦੀ ਹੈ। ਪੱਕੀ ਤੌਰ 'ਤੇ ਲਿਖ ਕੇ ਦਿੱਤਾ ਵੀ 1-1 ਰੁਪਈਆ 1 ਖੱਤੇ ਪ੍ਰਤੀ ਖੱਤਰੀ ਦੇਵੇ, ਜਿੱਥੇ ਜਾਂਦਾ ਉੱਥੇ ਹੀ ਖੋਜ ਖੋਜ ਕੇ ਖੱਤਰੀਆਂ ਤੋਂ ਘਰ ਪ੍ਰਤੀ 1-1 ਰੁਪਈਆ ਲੈਂਦਾ ਹੈ। ਗੋਇੰਦਵਾਲ ਸਾਹਿਬ ਪੁੱਜਿਆ, ਇੱਥੇ ਵੀ ਇਸਨੇ ਆਪਣੇ ਨੌਕਰ ਚੱਕਰ ਭੇਜਦੇ ਆ ਵੀ ਜਿੰਨੇ ਖੱਤਰੀਓ ਇਕੱਠੇ ਹੋ ਕੇ 1-1 ਰੁਪਈਆ ਘਰ ਪ੍ਰਤੀ ਮੈਨੂੰ ਦੇਵੋ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਸਿਆਣੇ ਗੁਰਸਿੱਖ ਆ ਗਏ, ਕਹਿੰਦੇ ਮਹਾਰਾਜ ਵੀ ਵੀਰਬਲ ਆਇਆ ਘਰ ਪ੍ਰਤੀ 1-1 ਰੁਪਈਆ ਮੰਗ ਰਿਹਾ ਹੈ ਅਤੇ ਪ੍ਰਵਾਨੇ ਦਿਖਾ ਰਿਹਾ ਵੀ ਪਾਤਸ਼ਾਹ ਵੱਲੋਂ ਐਸਾ ਹੈ ਲਿਖਤ। ਗੁਰੂ ਮਹਾਰਾਜ ਨੇ 2 ਸਿੱਖ ਭੇਜੇ ਵੀ ਉਹਨੂੰ ਕਿਹੋ ਵੀ ਇਹ ਗੁਰੂ ਘਰ ਹੈ, ਇੱਥੇ ਕੋਈ ਮਾਇਆ ਦਾ ਲੈਣ ਦੇਣ ਤਾਂ ਹੁੰਦਾ ਨਹੀਂ ਹੈ, ਗੁਰੂ ਘਰ ਲੰਗਰ ਚੱਲਦਾ ਹੈ, ਉਹ ਜਿੰਨੇ ਵੀ ਉਹਦੇ ਨਾਲ ਆਏ ਉਹ ਛਕ ਲੈਣ, ਹੋਰ ਜਿੰਨਾ ਰਸਤ ਪਾਣੀ ਚਾਹੀਦਾ ਉੱਥੇ ਵੀ ਭੇਜ ਦਿੱਤਾ ਜਾਏਗਾ ਸਥਾਨ 'ਤੇ। ਇਸ ਤਰ੍ਹਾਂ ਸੁਣ ਕੇ ਔਖਾ ਜਿਹਾ ਹੋ ਗਿਆ ਹੈ, ਲੱਗਿਆ ਵੀ ਅਸੀਂ ਲੰਗਰ ਨਹੀਂ ਛਕਣਾ, ਸਾਨੂੰ ਤਾਂ 1-1 ਰੁਪਈਆ 1 ਘਰ ਪ੍ਰਤੀ ਚਾਹੀਦਾ। ਜਿਸ ਗੁਰੂ ਦੇ ਤੁਸੀਂ ਸਿੱਖ ਸੇਵਕ ਹੋ, ਉਸ ਗੁਰੂ ਦੇ ਸਿੱਖ ਬਣੇ ਰਹੋ, ਮੈਨੂੰ ਕੀ ਚਿਹਰੇ ਜੇ ਮਰਜਾਏ। ਕਹਿੰਦੇ ਮਹਾਰਾਜ ਇਹ ਬਹੁਤ ਮਾੜਾ ਹੈ, ਬੜਾ ਹੰਕਾਰੀ ਹੈ, ਗੁਰੂ ਘਰ ਨੂੰ ਵੀ ਨਹੀਂ ਕੁਝ ਸਮਝਦਾ ਹੈ। ਕੁਝ ਸਮੇਂ ਤੋਂ ਬਾਅਦ ਆ ਕੇ ਹੋਰ ਜਿਹੜੇ ਸਿੱਖ ਰਾਤ ਨੂੰ ਭੇਤ ਲੈਣ ਗਏ ਸੀ ਉਹਨਾਂ ਕੋਲ ਫਿਰ ਆਪਣੇ ਨੌਕਰਾਂ ਚੌਕਰਾਂ ਕੋਲ ਬਕਿਆ ਵੀ ਅੱਜ ਤਾਂ ਨਹੀਂ ਕੋਈ ਆਇਆ ਹੈ, ਕੱਲ੍ਹ ਨੂੰ ਮੈਂ ਸਖਤਾਈ ਕਰਾਂਗਾ। ਇਹਨਾਂ ਨੂੰ ਫੜ ਫੜ ਕੇ ਇੱਥੇ ਜੇਲ੍ਹ ਵਿੱਚ ਸੁੱਟਾਂਗਾ ਅਤੇ ਇਸ ਤਰ੍ਹਾਂ ਸ਼ਿਕਸਤ ਦੇਵਾਂਗਾ ਜਾਂ ਮਾਰ ਮੁਕਾਵਾਂਗਾ। ਸਿੱਖਾਂ ਨੇ ਆ ਕੇ ਦੱਸਤਾ ਕਿ ਮਹਾਰਾਜ ਇਉਂ ਕਹਿ ਰਿਹਾ ਹੈ। ਗੁਰੂ ਮਹਾਰਾਜ ਨੇ ਸਹਿਜੇ ਬਚਨ ਕੀਤਾ, ਕਹਿੰਦੇ ਕੱਲ ਨੂੰ ਇੱਥੇ ਰਹਿ ਹੀ ਨਹੀਂ ਸਕੇਗਾ, ਇੱਥੋਂ ਚਾਲੇ ਮਾਰੇਗਾ, ਇਹ ਨਹੀਂ ਹੁਣ ਜਿਉਂਦਾ ਰਹੇਗਾ, ਉੱਧਰ ਹੀ ਮਰਮੁੱਕ ਜਾਏਗਾ। ਇਸ ਤਰ੍ਹਾਂ ਹੀ ਉਹ ਗੁਰੂ ਕਾ ਬਾਗ ਯਥਾਰਥ ਹੋ ਗਿਆ। ਅਕਬਰ ਪਾਤਸ਼ਾਹ ਦੇ ਪ੍ਰਵਾਨੇ ਛੇਤੀ ਜਾਣ ਲਈ ਆ ਗਏ, ਤੜਕੇ ਚਲਿਆ ਗਿਆ। ਇਹ ਜਾਂਦਾ ਹੋਇਆ ਇੱਕ ਮਨੁੱਖ ਨੂੰ ਕਹਿ ਗਿਆ ਵੀ ਕਿ ਵਾਪਸ ਆਇਆ, 10-10 ਰੁਪਈਏ ਲਊਂਗਾ। ਜਦੋਂ ਮਹਾਰਾਜ ਨੇ ਕਹਿੰਦਾ ਵੀ ਕੋਈ ਫਿਕਰ ਕਰਨ ਦੀ, ਉੱਧਰ ਹੀ ਬਰਬਰ ਜਾਊਗਾ। ਉਹ ਐਸੇ ਹੀ ਪਾਣਾ ਵਰਤ ਗਿਆ, ਉਹ ਬਰਫੀਲੇ ਪਹਾੜ ਵਿੱਚ ਰਿਹਾ ਗਿਆ। ਰਾਤ ਨੂੰ ਆਵਾਜ਼ ਕੀਤੀ, ਆਵਾਜ਼ ਕਰਨ ਨਾਲ ਬਰਫ਼ ਹੋਰ ਜ਼ਿਆਦਾ ਡਿੱਗਦੀ ਹੈ। ਨਗਾਰੇ ਖੜਕਾ ਤੇ ਤੜਕੇ, ਬਸ ਐਡੀ ਬਰਸ਼ ਦੀ ਬਾਰਿਸ਼ ਹੋਈ ਹੈ, ਵਿੱਚੇ ਹੀ ਸਾਰੇ 50-60 ਸਾਲ ਉਹ ਦੁਬੇ ਗਏ, ਵਿੱਚੇ ਇਹਦਾ ਭੋਗ ਪੈ ਗਿਆ। ਗੁਰੂ ਕਾ ਬਾਗ ਸਫਲ ਹੋਇਆ, ਕੋਈ ਨਹੀਂ ਰਿਹਾ ਹੈ। ਕਵੀ ਜੀ ਨੇ ਵੀ ਜਿਹੜਾ ਗੁਰੂ ਘਰ ਦੇ ਅੱਗੇ ਨਿਮ ਕੇ ਚੱਲਦਾ ਉਹ ਤਾਂ ਸਭ ਕੁਛ ਹਾਸਲ ਕਰਦਾ ਹੈ, ਜਿਹੜਾ ਗੁਰੂ ਘਰ ਨਾਲ ਵੈਰ ਵਿਰੋਧ ਕਰਦਾ ਆਪ ਤਾਂ ਮਰਦਾ, ਹਜ਼ਾਰਾਂ ਨੂੰ ਨਾਲ ਲੈ ਕੇ ਹੋਰ ਮਰਦਾ ਹੈ। ਉਹ ਇੱਕ ਹੈ ਸੀ ਇਹ ਹੰਕਾਰੀ, ਇਹਦੇ ਨਾਲ ਬਾਕੀ ਵੀ ਸਾਰੇ ਆਪ ਜਿਵੇਂ ਡਡਮਾਨ ਮੇ ਡੋਬੇ ਵਾਲੀ ਜਿਹੜੀ ਗੱਲ ਹੈ ਉਹ ਖੌਤ ਹੈ, ਉਹ ਪੂਰੀ ਕਰ ਗਿਆ। ਯਾ ਮਰਿਆ ਨਾਲ ਹੋਰ ਵੀ ਕਿੰਨੇ ਮਰਵਾ ਤੇ। ਇਸ ਤਰ੍ਹਾਂ ਦਾ ਪ੍ਰਸੰਗ ਕੱਲ੍ਹ ਸੁਣਿਆ ਸੀ, ਅਜੇ ਅੱਗੇ ਆ ਰਿਹਾ, ਸੁਣੀਏ ਮਨ ਲਾ ਕੇ। ਇੱਕ ਦਿਨ ਸਤਿਗੁਰ ਨਿਸ਼ਾ ਮਹਿ, ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਸਾਹਿਬ ਜੀ ਰਾਤ ਦੇ ਸਮੇਂ ਸਹਿਜਾ ਪਰ ਸੁਪਤਾਏ, ਸੋਹਣੀ ਸਹਿਜਾ ਉੱਪਰ ਸੁੱਤੇ ਹੋਏ ਸੀ, ਬਰਾਜੇ ਹੋਏ ਸਨ। ਕੂਕ ਪੁਕਾਰੀ ਨਾਰ ਇੱਕ ਜਿਹੜੀ ਇਸਤਰੀ, ਉਸਨੇ ਕਹਿੰਦੇ ਉੱਚੀ ਦੇਖ ਕੇ ਜਿਹੜੀ ਚੀਕ ਜੀ ਮਾਰਨੀ, ਉਹਨੂੰ ਕੂਕ ਮਾਰਨਾ ਕਹਿੰਦੇ ਹਨ। ਉੱਚੀ ਦੇਖ ਕੇ ਚੀਕ ਜੀ ਮਾਰ ਕੇ ਉਹ ਪੁਕਾਰੀ ਹੈ, ਬੋਲੀ ਹੈ ਕਮਾਈ ਸਗਰੀ ਪੁਰੀ ਸੁਣਾਏ। ਇਹਨੇ ਕਹਿੰਦੇ ਉੱਚੀ ਦੇਖ ਕੇ ਚੀਕ ਜੀ ਮਾਰ ਕੇ ਬੋਲੀ ਵੀ ਸਾਰੇ ਗੋਇੰਦਵਾਲਪੁਰੀ ਵਿੱਚ ਹੀ ਇਹਨੇ ਸੁਣਾ ਦਿੱਤੀ ਉਹ ਆਵਾਜ਼ ਜੀ। ਚੌਪਈ ਗੁਰ ਕੇ ਖੁੱਲੇ ਸੁਣਤ ਹੀ ਨੈਣ। ਹਾਂ, ਜਿਸ ਵੇਲੇ ਮਾਤਾ ਇਸ ਤਰ੍ਹਾਂ ਉੱਚੀ ਦੇਖ ਕੇ ਕੂਕ ਜੀ ਮਾਰ ਕੇ ਬੋਲੀ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਉਸ ਵੇਲੇ ਨੇਤਰ ਖੁੱਲ ਗਏ। ਬੋਲੇ ਦਾਸ ਸੰਗ ਸੁਖ ਦੈਨ। ਆਪਣਾ ਜਿਹੜਾ ਨਿੱਜੀ ਸੇਵਕ ਭਾਈ ਵੱਲੋਂ ਜੀ ਸਨ, ਉਹਦੇ ਸਾਥ ਸਤਿਗੁਰੂ ਸਾਹਿਬ ਜੀ ਸੁਖ ਦੇਣ ਵਾਲਿਆਂ ਬੋਲੇ ਹਨ। ਕੌਣ ਅਚਾਨਕ ਕੀਨ ਪੁਕਾਰੀ, ਭਾਈ ਵੱਲੋਂ ਸੇਵਕ ਕਿਹਨੇ ਅਚਨਚੇ ਜੀ ਆ, ਮਾਤਾ ਨੇ ਪੁਕਾਰ ਜੀ ਕੀਤੀ, ਉੱਚੀ ਦੇ ਕੇ ਚੀਕ ਜੀ ਮਾਰ ਕੇ ਬੋਲੀ ਹੈ, ਕਿਸ ਤੇ ਦੁੱਖ ਪਾਇਓ ਇਸ ਨਾ ਇਸ ਮਾਈ ਨੇ ਇਸਤਰੀ ਨੇ ਕਿਸਦੇ ਕਰਕੇ ਦੁੱਖ ਪਾਇਆ, ਕਿਥੋਂ ਦੁੱਖ ਪਾਇਆ ਹੈ। ਸੁਨ ਬੱਲੂ ਨੇ ਤਬ ਹੈ ਬਤਾਈ। ਹਾਂ, ਬੱਲੂ ਸੇਵਕ ਨੇ ਸੁਣ ਕੇ ਆਵਾਜ਼ ਜੀ ਤਦੋਂ ਸਤਿਗੁਰਾਂ ਨੂੰ ਦੱਸਿਆ ਹੈ। ਪੁੱਤਰ ਪੁੱਤਰ ਕਹਿ ਕੋ ਬਿੱਲ ਲਾਈ, ਇਸ ਤਰ੍ਹਾਂ ਵੀ ਪੁੱਤਰ ਮੇਰਾ ਨਹੀਂ ਹੈ, ਪੁੱਤਰ ਹੈ, ਇਸ ਤਰ੍ਹਾਂ ਬਿਰਲਾਪ ਜਾ ਕਰਿਆ, ਜਾਣੀ ਬੈਣ ਜਾ ਨੇ ਪੁੱਤਰ ਮਰਨ ਦਾ ਪਾਇਆ ਹੈ। ਕਹਾਂ ਭਾਇਓ ਕੁਛ ਜਾਏ ਨਾ ਜਾਣਾ, ਇਹ ਨਹੀਂ ਮਹਾਰਾਜ ਜਾਣਿਆ ਜਾਂਦਾ ਵੀ ਇਹਦੇ ਪੁੱਤਰ ਨੂੰ ਕੀ ਹੋ ਗਿਆ ਹੈ। ਨੰਦਨ ਦੁਖੀ ਕੇ ਹੱਥ ਭਾ ਪ੍ਰਾਣਾ, ਇਹਦਾ ਪੁੱਤਰ ਕਿਸੇ ਰੋਗ ਕਰਕੇ ਬਹੁਤਾ ਦੁਖੀ ਹੈ, ਜਾਂ ਉਹੀ ਖਤਮ ਹੋ ਗਿਆ ਹੈ, ਚਾਲੇ ਮਾਰ ਗਿਆ ਹੈ, ਇਹ ਜਾਣਿਆ ਨਹੀਂ ਜਾਂਦਾ। ਉਹ ਪੁੱਤਰ ਦਾ ਨਾਮ ਲੈ ਕੇ ਬੈਣ ਪਾਉਂਦੀ ਹੈ। ਸਤਿਗੁਰ ਕਹਿਓ ਜਾਏ ਸੁਧ ਆਨਾ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਹੈ ਵੀ ਬੱਲੂ ਸੇਵਕ ਤੂੰ ਜਾ ਕਰਕੇ ਸਾਰੀ ਮਾਤਾ ਦੀ ਖਬਰ ਸਾਰ ਸਾਡੇ ਕੋਲ ਲਿਆ। ਭਾਈ ਦੁਖੀ ਕੇ ਮਹਿ ਮਹਿ ਬਖਾਨਾ, ਕਿਵੇਂ ਉਹ ਮਾਤਾ ਵੀ ਬਹੁਤੀ ਦੁਖੀ ਜੋ ਰੋ ਪਿੱਟ ਰਹੀ ਹੈ, ਸਾਨੂੰ ਆ ਕੇ ਕਹਿ, ਸਾਨੂੰ ਦੱਸ। ਸੁਣ ਆਇਸ ਬੱਲੂ ਚੱਲ ਗਏ, ਗੁਰੂ ਮਹਾਰਾਜ ਦੀ ਆਗਿਆ ਸੁਣ ਕੇ ਪੱਲੂ ਸੇਵਕ ਜੀ ਚਲੇ ਗਏ। ਮ੍ਰਿਤਕ ਪੁੱਤਰ ਤੇ ਦੇਖਿਤ ਪਾਇਓ, ਕੀ ਦੇਖਿਆ ਵੀ ਇਹ ਮਾਤਾ ਦਾ ਪੁੱਤਰ ਮਰਿਆ ਪਿਆ ਹੈ। ਸਭ ਵਿਦ ਬੂਝ ਗੁਰੂ ਢਿੱਗ ਕਹਿਓ, ਪੁੱਤਰਾਂ ਦੀ ਗੱਲ ਪੁੱਛ ਕੇ ਤੇ ਗੁਰੂ ਮਹਾਰਾਜ ਦੇ ਕੋਲੇ ਪੱਲੂ ਸੇਵਕ ਚਲਿਆ ਗਿਆ। ਤੀਏ ਵਿਧਵਾ ਕੇ ਇੱਕ ਸੁੱਤ ਰਹਿਓ, ਗੁਰੂ ਅਮਰਦਾਸ ਸਾਹਿਬ ਜੀ ਇੱਕ ਵਿਧਵਾ ਮਾਤਾ ਸੀ, ਸਿਰਫ ਉਹਦਾ ਇੱਕੋ ਇੱਕ ਪੁੱਤਰ ਹੈ ਸੀ। ਤੇਈਆ ਤਾਪ ਖੇਦ ਤਿਸ ਦੈ ਕੈ, ਮਾਤਾ ਦੱਸਦੀ ਹੈ ਵੀ ਤੇਈਆ ਤਾਪ ਉਹਨੂੰ ਚੜ ਗਿਆ ਤੇ ਉਹ ਦੁੱਖ ਜਾ ਦੇ ਕੇ। ਕਰਿਓ ਮ੍ਰਿਤਕ ਬਹੁ ਨਿਰਬਲ ਕੈ ਕੈ, ਪੁੱਤਰ ਨੂੰ ਬਹੁਤ ਤਾਜ਼ਾ ਕਮਜ਼ੋਰ ਕਰਕੇ ਅਖੀਰੀ ਤੇਈਏ ਤਾਪ ਨੇ ਬਿਲਕੁਲ ਮਾਰ ਹੀ ਦਿੱਤਾ ਹੈ। ਸੁਨ ਗੁਰ ਕਹਿਓ ਪ੍ਰਾਤ ਜਬ ਹੋਏ, ਗੁਰੂ ਮਹਾਰਾਜ ਜੀ ਵੱਲੋਂ ਸੇਵਕ ਤੋਂ ਸੁਣ ਕੇ ਕਹਿਣ ਲੱਗੇ ਵੀ ਜਦੋਂ ਸਵੇਰ ਹੋ ਜਾਏਗੀ। ਮਰਿਓ ਪੁੱਤਰ ਤਿਸ ਜੀਵਨ ਹੋਏ, ਉਹ ਜਿਹੜਾ ਮਾਤਾ ਦਾ ਪੁੱਤਰ ਤੇਈਏ ਤਾਪ ਕੇ ਮਰ ਗਿਆ ਉਹਦਾ ਜਿਉਣਾ ਹੋਇਆ, ਉਹਨੂੰ ਅਸੀਂ ਜੀਵਨ ਦੇਵਾਂਗੇ। ਅਬ ਕਹਿ ਦੇਹੋ ਨਾ ਕਰ ਹੈ ਬਿਰਲਾਪ, ਹੁਣ ਮਾਤਾ ਨੂੰ ਜਾ ਕੇ ਸਾਡੇ ਵੱਲੋਂ ਤੂੰ ਕਹਿ ਦੇ ਵੀ ਬਿਰਲਾਪ ਜਾਣਾ ਕੇ ਪੁੱਤਰ ਦੇ ਬੈਣ ਜੇ ਨਾ ਪਾਵੇ। ਬੰਦਹ ਕੈਦ ਜੇ ਤੇਈਆ ਤਾਪ, ਸਵੇਰ ਸਾਰ ਹੋਣ ਦੀ ਦੇਰੀ ਹੈ, ਜਿਹੜਾ ਤੇਈਆ ਤਾਪ ਹੈ ਜਿਹਨੇ ਪੁੱਤਰ ਮਾਰਿਆ ਇਹਨੂੰ ਅਸੀਂ ਬੰਨ ਲਵਾਂਗੇ ਨੂੜ ਲਵਾਂਗੇ। ਸੁਣ ਬੱਲੂ ਨੇ ਜਾਏ ਹਟਾਈ, ਇਸ ਤਰ੍ਹਾਂ ਸੁਣ ਕੇ ਬੱਲੂ ਨੇ ਮਾਤਾ ਨੂੰ ਰੋਣੋ ਹਟਾ ਦਿੱਤਾ ਹੈ। ਭਾਈ ਭੋਰ ਸੁੱਤ ਮਿੱਤਰ ਮ੍ਰਿਤੂ ਲੈ ਆਈ, ਸਵੇਰੇ ਸਵੇਰ ਹੋਇਆ ਹੀ ਆਪਣਾ ਮਰਿਆ ਪੁੱਤਰ ਸਤਿਗੁਰੂ ਦੇ ਹਜ਼ੂਰੀ ਵਿੱਚ ਲੈ ਆਈ। ਉੱਠ ਸਤਿਗੁਰ ਦੇਹ ਚਰਨ ਲਗਾਇਓ, ਗੁਰੂ ਮਹਾਰਾਜ ਨੇ ਚਵਾਰੇ ਸਾਹਿਬ ਵਾਲੀ ਜਗ੍ਹਾ ਤੋਂ ਉੱਠ ਕੇ ਹੇਠਾਂ ਕੇ ਦੇ ਪੁੱਤਰ ਮਰੇ ਨੂੰ ਆਪਣਾ ਪਵਿੱਤਰ ਚਰਨ ਲਾ ਦਿੱਤਾ ਹੈ। ਤੂਰਨ ਬਾਲਕ ਤਬ ਹੈ ਜਿਵਾਯੋ, ਛੇਤੀ ਆਪਣੀ ਆਤਮਿਕ ਸ਼ਕਤੀ ਨਾਲ ਇਹਦੇ ਪੁੱਤਰ ਨੂੰ ਜੀਵਾ ਦਿੱਤਾ ਹੈ। ਹੁਣ ਗੁਰ ਤੇਈਆ ਤਾਪ ਹਕਾਰਿਓ, ਉਸ ਤੋਂ ਬਾਅਦ ਜਿਹੜਾ ਇਹ ਤੇਈਆ ਤਾਪ ਜਾ ਸੀ ਇਸ ਨੂੰ ਸਤਿਗੁਰੂ ਨੇ ਆਪਣੀ ਤਾਕਤ ਨਾਲ ਆਵਾਜ਼ਾਂ ਮਾਰ ਕੇ ਸਦਿਆ ਹੈ। ਇਸ ਕੋ ਬਾਲਕ ਸਮ ਤਨ ਧਾਰਿਓ, ਇਹ ਤਾਪ ਨੇ ਜਿਵੇਂ ਬੱਚਾ ਹੁੰਦਾ ਉਹਦੇ ਸਮਾਨ ਜਾਂ ਸਰੀਰ ਜਾਂ ਧਾਰਿਆ ਬੱਚਾ ਜਾ ਬਣ ਕੇ ਆਇਆ ਹੈ। ਚਰਨ ਜੰਜੀਰ ਡਾਰ ਕਰ ਦੀਨ, ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵੇਲੇ ਦੇ ਪੈਰਾਂ ਵਿੱਚ ਬੇੜੀ ਜੀ ਪਾ ਦਿੱਤੀ ਹੈ। ਗਰ ਮਹਿ ਤੌਕ ਪਾਏ ਬੋ ਕੀਨ, ਗੜ ਦੇ ਵਿੱਚ ਇਸ ਤਰ੍ਹਾਂ ਲਿਖ ਕੇ ਪਟਾ ਜਾ ਪਾ ਦਿੱਤਾ ਹੈ। ਜੁਗ ਹਾਥਨ ਮਹਿ ਡਾਰ ਹਥੌਰੀ, ਇਸ ਤਰ੍ਹਾਂ ਕਹਿੰਦੇ ਦੋਵੇਂ ਹੱਥਾਂ ਵਿੱਚ ਹੱਥਕੜੀਆਂ ਜੀਆਂ ਲਾ ਦਿੱਤੀਆਂ ਹਨ। ਲੋਹ ਪਿੰਜਰੇ ਮਹਿ ਤਿਸ ਠੌਰੀ, ਕਹਿੰਦੇ ਜਿਹੜਾ ਲੋਹੇ ਦਾ ਪਿੰਜਰਾ ਹੈ ਉਸ ਜਗ੍ਹਾ ਜਿੱਥੇ ਸਤਿਗੁਰੂ ਜੀ ਉਹ ਚਵਾਰਾ ਸਾਹਿਬ ਰਹਿੰਦੇ ਸੀ ਉਹਦੇ ਹੇਠਾਂ ਜੇ ਉਹ ਰੱਖ ਦਿੱਤਾ ਪਿੰਜਾ। ਪਾਏ ਬੀਚ ਨਿਜ ਪੌਰ ਟਿਕਾਇਓ, ਇਸ ਤਰ੍ਹਾਂ ਉਹ ਲੋਹੇ ਦੇ ਪਿੰਜਰੇ ਪਾ ਕੇ ਆਪਣੇ ਦਰਵਾਜੇ ਅੱਗੇ ਟਿਕਾ ਦਿੱਤਾ ਹੈ। ਕਹਿਓ ਗੁਰੂ ਇਮ ਤਰਾਸ ਨਾ ਪਾਇਓ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਜਿਹੜਾ ਤੇਈਆ ਤਾਪ ਇਸਨੇ ਗੁਰੂ ਘਰ ਦਾ ਕੋਈ ਡਰ ਭੈ ਨਹੀਂ ਪਾਇਆ ਹੈ। ਆਨ ਅਵਗਿਆ ਪੁਰ ਮਹਿਕੀਨ, ਸਤਿਗੁਰੂ ਦਾ ਘਰ ਸੀ ਪੁਰੀ ਸੀ, ਉੱਥੇ ਆ ਕੇ ਪੁੱਤਰ ਮਾਰਨ ਦੀ ਬੇਅਦਬੀ ਕੀਤੀ ਹੈ। ਵਿਧਵਾ ਕੋ ਬਾਲਕ ਹੱਥ ਦੀਨ, ਕਹਿੰਦੇ ਦੇਖੋ ਵਿਧਵਾ ਮਾਂ ਸੀ ਉਹਦਾ ਵੀ ਪੁੱਤਰ ਇਹਨੇ ਮਾਰ ਮੁਕਾਏ, ਇਹਨੇ ਬਹੁਤ ਮਾੜੀ ਗੱਲ ਕੀਤੀ ਹੈ। ਹਮਰੋ ਕਰਿਓ ਪ੍ਰਣ ਨਹਿ ਜਾਣਿਓ, ਅਸੀਂ ਵੇਖ ਲੋ ਪ੍ਰਣ ਕੀਤਾ ਸੀ ਇਹਨੇ ਕੋਈ ਮਾੜਾ ਮੋਟਾ ਜਾਣਿਆ ਸਮਝਣਾ ਨੀ। ਮਾਤਹਿ ਪਿਤਹਿ ਪਿਖਤ ਸੁਤ ਹਾਨਿਓ, ਅਸੀਂ ਕਿਹਾ ਸੀ ਵੀ ਜਿੰਨਾ ਚਿਰ ਸਾਡਾ ਸਰੀਰ ਹੈ ਸਾਡੇ ਸਰੀਰ ਦੀਆਂ ਹੁੰਦਿਆਂ ਕਿਸੇ ਦਾ ਮਾਤਾ ਪਿਤਾ ਦਾ ਪੁੱਤਰ ਨਾ ਚੜਾਈ ਕਰੇ, ਨਾ ਕੋਈ ਮਾਤਾ ਪਿਤਾ ਹੀ ਮਰੇ। ਇਹਨੇ ਕਹਿੰਦੇ ਮਾਤਾ ਪਿਤਾ ਦੇ ਹੁੰਦਿਆਂ ਇਹਦੇ ਪੁੱਤਰ ਨੂੰ ਮਾਰ ਦਿੱਤਾ ਹੈ। ਏਕ ਰੋਗ ਕੋ ਹੋਏ ਸਜਾਏ, ਇਸ ਕਰਕੇ ਗੁਰਸਿੱਖੋ ਅਸਵਾ ਬੱਲੋ ਜੀ ਜਦੋਂ ਇੱਕ ਰੋਗ ਨੂੰ ਇਹ ਬੜੀ ਭਾਰੀ ਹੈ ਤੇਈਏ ਤਾਂ ਉਹਨੂੰ ਸਜ਼ਾ ਹੋ ਗਈ। ਪੁਨ ਹਮਰੇ ਪੁਰ ਕੋ ਨਾ ਆਏ, ਬਾਕੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਤਾਪ ਬੁਖਾਰ ਹੈ, ਚੌਥਾ ਤਾਪ ਹੈ, ਪੰਜਵਾਂ ਤਾਪ ਹੈ, ਪਹਿਲਾ ਦੂਜਾ ਤਾਪ ਹੈ, ਹੋਰ ਕਹਿੰਦੇ ਕੋਈ ਇਹ ਨਾ ਗੋਇੰਦਵਾਲ ਵਿੱਚ ਨਹੀਂ ਆਏਗਾ। ਰਹਿ ਪਿੰਜਰੇ ਮਹਿ ਇਹ ਇਹੋ ਪਰਿਓ। ਜਿਹੜਾ ਤੀਜਾ ਤਾਪ ਹੈ, ਤੀਜੇ ਦਿਨ ਤਾਪ ਜਾ ਚੜ੍ਹਦਾ ਹੁੰਦਾ, ਕਹਿੰਦੇ ਪਿੰਜਰੇ ਵਿੱਚ ਹੁਣ ਪਿਆ ਰਹੇ ਪਾਇਆ ਰਹੇਗਾ। ਗੋਵਿੰਦਵਾਲ ਨਿਡਰ ਹੋਏ ਬਰਿਓ। ਕੇ ਜਿਹੜਾ ਤੀਜਾ ਤਾਪ ਸੀ ਜੋ ਗੁਰੂ ਦੀ ਪੂਰੀ ਗੋਇੰਦਵਾਲ ਹੈ, ਉਹਦੇ ਵਿੱਚ ਨਿਡਰ ਹੋ ਕੇ ਦੱਤੋ ਰਹਿਤ ਹੋ ਕੇ ਬੜਿਆ ਹੈ। ਇਮ ਕਹਿ ਆਪਣੇ ਪੌਰ ਰਖਾਇਓ। ਇਸ ਤਰ੍ਹਾਂ ਗੁਰੂ ਅਰਦਾਸ ਸਾਹਿਬ ਜੀ ਨੇ ਬਚਨ ਕਹਿ ਕੇ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਇਹਨੂੰ ਦਰਵਾਜ਼ੇ ਤੇ ਰਖਾਇਆ ਹੈ। ਕੇਤਿਕ ਮਾਸਨ ਸਮਾਂ ਬਿਤਾਇਓ। ਕੁਝ ਕੁ ਮਹੀਨੇ ਵਿਚਾਰੇ ਨੇ ਇੱਥੇ ਸਮਾਂ ਜਾ ਬਿਤਾਇਆ, ਲੋਹੇ ਵਿੱਚ ਪਿੰਜਰੇ ਵਿੱਚ ਹੀ ਪਿਆ ਹੋਇਆ। ਗੁਰ ਬਚ ਸੰਗਲ ਸੰਗ ਰਹਿਓ ਹੈ। ਕਹਿੰਦੇ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ, ਇਹੀ ਕਹਿੰਦੇ ਬਚਨ ਰੂਪ ਜਿਹੜਾ ਸੰਗਲ ਹੈ ਉਹਦੇ ਵਿੱਚ ਵਜਿਆ ਰਿਹਾ ਹੈ। ਸ਼ੁੱਧਤ ਅਧਿਕ ਨਾ ਆਹਾਰ ਲਹਿਓ ਹੈ। ਕਹਿੰਦੇ ਭੁੱਖਾ ਧਿਆਇ ਨੂੰ ਭੋਜਨ ਨਹੀਂ ਮਿਲਦਾ ਹੈ। ਦੁਰਬਲ ਅੰਗ ਹੋਏ ਬਹੁ ਗਇਓ। ਇਸ ਕਰਕੇ ਤਿਗੇ ਤਾਪ ਦੇ ਸਰੀਰ ਦੇ ਅੰਗ ਜੇ ਬੜੇ ਕਮਜ਼ੋਰ ਲਿੱਸੇ ਜੇ ਹੋ ਗਏ ਹਨ। ਗੁਰ ਸਿੱਖਣ ਕੋ ਬੰਦਤ ਭਇਓ। ਜਿੰਨੇ ਗੁਰੂ ਕੇ ਸਿੱਖ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਦੇ ਸਾਰਿਆਂ ਨੂੰ ਮੱਥੇ ਟੇਕਦਾ ਹੱਥ ਜੋੜਦਾ ਹੈ। ਕੋ ਆਵਹਿ ਐਸੋ ਉਪਕਾਰੀ। ਕਹਿੰਦੇ ਵੀ ਗੁਰੂ ਕੇ ਸਿੱਖੋ, ਤੁਹਾਡੇ ਵਿੱਚੋਂ ਐਸਾ ਕੋਈ ਪਰਮ ਪਰਉਪਕਾਰੀ ਆਵੇ। ਮੋਹ ਮੁਚਾਵਹਿ ਕਰੁਣਾ ਧਾਰੀ। ਆਵੇ ਮੇਰੇ ਤੇ ਕਿਰਪਾ ਕਰਕੇ, ਮੇਰੇ ਤੇ ਤਰਸ ਕਰਕੇ, ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬੇਨਤੀ ਕਰਕੇ ਮੈਨੂੰ ਛੁਡਾ ਦੇ। ਨਿਕਟ ਕਦੀਮੀ ਸੇਵਕ ਜੋਏ। ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰੀ ਵੀ ਜਿਹੜੇ ਕੋਈ ਪੁਰਾਣੇ ਸਿੱਖ ਸੇਵਕ ਰਹਿੰਦੇ। ਲਖ ਹੈ ਦੁੱਖ ਦਹਿਤ ਕਹਿ ਨਾ ਸੋਏ। ਤੀਏ ਤਾਪ ਨੂੰ ਦੁੱਖ ਦੇਣ ਵਾਲਾ ਜਾਣ ਕੇ ਕੋਈ ਗੁਰੂ ਮਹਾਰਾਜ ਅੱਗੇ ਦੇ ਲਈ ਬੇਨਤੀ ਨੀ ਕਹਿੰਦਾ ਕਰਦਾ। ਡੱਲੇ ਗ੍ਰਾਮ ਵਿਖੇ ਸਿੱਖ ਜੇਈ। ਜਿਹੜਾ ਡੱਲਾ ਨਗਰ ਹੈ ਉਹਦੇ ਵਿੱਚ ਜਿੰਨੇ ਵੀ ਗੁਰੂ ਕੇ ਸਿੱਖ ਸੇਵਕ ਹਨ, ਗੁਰ ਦਰਸ਼ਨ ਹਿਤ ਆਏ ਸੇਈ। ਕਹਿੰਦੇ ਇੱਕ ਵਾਰੀ ਉਹ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਨ ਲਈ ਡੱਲੇ ਤੋਂ ਸੁਲਤਾਨਪੁਰ ਤੋਂ ਨੇੜੇ ਅੱਗੇ ਡੱਲਾ ਪਿੰਡ ਰਹਿ ਜਾਂਦਾ ਹੈ, ਜਿੱਥੇ ਬੌਲੀ ਸਾਹਿਬ ਵੀ ਬਣੀ ਹੋਈ ਹੈ। ਇਸ ਤਰ੍ਹਾਂ ਅੰਦਰ ਗੁਰਦੁਆਰੇ ਭਾਈ ਲਾਲੂ ਜੀ ਦਾ, ਜਿੱਥੇ ਉਹ ਬ੍ਰਹਮ ਗਿਆਨੀ ਬਹੱਤਰ ਹੋਏ, ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸ਼ਾਦੀ ਵੇਲੇ ਗਏ ਸਨ, ਉਹ ਸਥਾਨ ਵੀ ਅੰਦਰ ਬਣਿਆ ਹੋਇਆ। ਮਾਤਾ ਦਮੋਦਰੀ ਜੀ ਦਾ, ਰਹਿਣਦਾਸ ਜੀ ਦਾ ਘਰ ਵੀ ਹੈ। ਇਹ ਜਿਹੜਾ ਨਗਰ ਹੈ ਡੱਲੇ ਦੇ ਵਿੱਚ ਜਿੰਨੇ ਵੀ ਗੁਰੂ ਕੇ ਸਿੱਖ ਸੇਵਕ ਸਨ, ਅਰਪ ਅਕੋਰ ਅਨੇਕ ਪ੍ਰਕਾਰ, ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਏ, ਅਨੇਕਾਂ ਤਰ੍ਹਾਂ ਦੀਆਂ ਭੇਟਾਂ ਮਾਂ ਰੱਖ ਕੇ। ਸ੍ਰੀ ਸਤਿਗੁਰ ਮੁਖ ਕਮਲ ਨਿਹਾਰਾ। ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਕਮਲ ਵਰਗਾ ਸੁੰਦਰ ਖਿੜਿਆ ਹੋਇਆ ਮੁਖ, ਇਹਦੇ ਦਰਸ਼ਨ ਕੀਤੇ ਹਨ। ਘਰ ਘਰ ਬੰਧਨ ਬੈਠ ਨਜੀਕਾ। ਡੱਲਾ ਨਿਵਾਸੀ ਗੁਰਸਿੱਖ ਹੈ, ਨਮਸਕਾਰਾਂ ਕਰਕੇ ਸਤਿਗੁਰੂ ਦੇ ਬਿਲਕੁਲ ਨੇੜੇ ਹੋ ਕੇ ਬੈਠ ਗਏ। ਬੋਲੇ ਗੁਰੂ ਗਿਰਾ ਰਮਣੀਕਾ। ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਇਹਨਾਂ ਸਿੱਖਾਂ ਨੂੰ ਆਇਆ ਦੇ ਕੇ ਸੋਹਣਾ ਬਚਨ ਬਾਣੀ ਬੋਲੇ ਹਾਂ। ਕੁਸ਼ਲ ਆਨੰਦ ਸਭਨ ਮੋਹ ਆਹੇ। ਇਹ ਗੁਰਸਿੱਖ ਸਾਰਿਆਂ ਦੇ ਘਰਾਂ ਵਿੱਚ, ਸਾਰਿਆਂ ਦੇ ਸਰੀਰ ਵੀ ਸੁੱਖ ਸ਼ਾਂਤ ਰਾਜੀ ਖੁਸ਼ੀ ਹੈ। ਮਿਲ ਸਭ ਸੰਗਤ ਕੋ ਰਸ ਲਹੇ। ਇਸ ਤਰ੍ਹਾਂ ਸਤਸੰਗਤ ਵਿੱਚ ਬਲਕਿ ਸਾਰੇ ਬੜਾ ਰਸ ਆਨੰਦ ਕੀਰਤਨ ਦਾ ਰਸ ਲੈ ਰਹੇ। ਡੱਲੇ ਮਹਿ ਸਿੱਖ ਸੇਵਕ ਮੇਰੇ। ਆਤਮ ਰਸ ਲੈ ਰਹੇ ਸੰਗਤਾਂ ਵਿੱਚ ਮਿਲ ਜੁਲ ਕੇ। ਡੱਲੇ ਜਿੰਨੇ ਵੀ ਸਾਡੇ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਹੈ, ਪਾਰੋ ਲਾਲੋ ਆਦਿ ਵਡੇਰੇ। ਭਾਈ ਪਾਰੋ ਜੀ ਪਰਮਹੰਸ, ਭਾਈ ਲਾਲੋ ਲਾਲੋ ਜੀ ਆਦਿਕ ਬੜੇ ਬੜੇ ਮਹਾਨ ਹਨ। ਨਿਤ ਪ੍ਰਤ ਮੋਕਹ ਆਤਸ਼ ਪਿਆਰੇ। ਸਾਨੂੰ ਤਾਂ ਹਮੇਸ਼ਾ ਬਹੁਤੇ ਹੀ ਪਿਆਰੇ ਹਨ। ਜਿਨ ਮਿਲਬੋ ਨਰ ਔਰ ਉਧਾਰੇ। ਨਾਏ ਗੁਰਸਿੱਖਾਂ ਦੇ ਮਿਲਣ ਕਰਕੇ ਹੋਰ ਲੋਕਾਂ ਦਾ ਵੀ ਉਧਾਰ ਹੋ ਜਾਂਦਾ। ਸੁਣ ਲਾਲੋ ਕਰ ਜੋਰ ਬਖਾਨੇ। ਉਸ ਵੇਲੇ ਸੁਣ ਕਰਕੇ ਭਾਈ ਲਾਲੋ ਜੀ ਨੇ ਦੋਵੇਂ ਹੱਥ ਜੋੜ ਕੇ ਕਿਹਾ, ਅਸਲੀ ਨਾਵੇਂ ਦਾ ਜਿਹੜਾ ਭਾਈ ਲਾਲੂ ਜੀ ਕਰਕੇ ਸੀ, ਹੋਏ ਦੋਵੇਂ ਰਾਤ ਕਿਤੇ ਲਾਲੂ ਜੀ ਆ ਜਾਂਦਾ ਕਿਤੇ ਲਾਲੋ ਜੀ। ਉਹ ਜਿਹੜਾ ਏਮਨਾਬਾਦ ਭਾਈ ਲਾਲੋ ਜੀ ਹੋਰ ਸੀ, ਇਹ ਡੁੱਲਾ ਨਿਵਾਸੀ ਭਾਈ ਲਾਲੋ ਜਾਂ ਲਾਲੂ ਹੋਰ ਹੈ। ਬਖਸ਼ਹ ਆਪਣੀ ਸੰਗਤ ਜਾਣੇ, ਤੁਸੀਂ ਆਪਣੀ ਸੰਗਤ ਜਾਣ ਕੇ ਸਾਡੇ ਆਪਣੀ ਆਪਣੀ ਸੰਗਤ ਜਾਣ ਕੇ ਸਾਨੂੰ ਬਖਸ਼ਾ ਕਰਦੇ ਹੋ। ਜੋ ਕੁਛ ਹੈ ਪ੍ਰਤਾਪ ਤੁਮਾਰਾ, ਜੋ ਕੁਛ ਵੀ ਸਾਡੇ ਕੋਲ ਮਾਰਾ ਹੈ, ਇਹ ਸਾਡਾ ਸਾਰਾ ਤੇਜ ਪ੍ਰਤਾਪ ਹੈ। ਹਮ ਸਭ ਪਰੇ ਕਹਾ ਵਿਚਾਰਾ, ਨਹੀਂ ਤਾਂ ਮਹਾਰਾ ਸਾਡੇ ਬਾਰੇ ਵਿਚਾਰੇ ਬਲਾ ਕੀ ਇੱਥੇ ਬਥੇਰੇ ਫਿਰਦੇ। ਇਤਿਹਾਸਿਕ ਬਚ ਸੁਣ ਅਰ ਕਾ ਕਹਿ ਕੇ, ਇਸ ਤਾਂ ਲੈ ਕੇ ਬਚਨ ਕਹਿ ਕੇ ਤੇ ਗੁਰੂ ਅਮਰਦਾਸ ਸਾਹਿਬ ਦੇ ਖੁਸ਼ੀ ਦੇ ਬਚਨ ਸੁਣ ਕੇ, ਇੱਕ ਦੋ ਦਿਵਸ ਬਤਾਏ ਰਹਿ ਕੇ, ਡੱਲਾ ਨਿਵਾਸੀ ਗੁਰਸਿੱਖ ਇੱਕ ਜਾਂ ਦੋ ਇਹਨਾਂ ਨੇ ਇੱਥੇ ਰਹਿ ਕੇ ਦਿਨ ਬਿਤਾਏ, ਦਿਨ ਪੂਰੇ ਕੀਤੇ। ਆਵਤ ਜਾਤ ਪਿੰਜਰਾ ਹੇਰਾ, ਜਦੋਂ ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਇਹ ਡੱਲਾ ਨਿਵਾਸੀ ਸਿੱਖ, ਆਉਂਦਿਆਂ ਜਾਂਦਿਆਂ ਲੋਹੇ ਦਾ ਪਿੰਜਰਾ ਜਾ ਵੇਖਦੇ ਹਨ। ਬਾਲਕ ਦੁਰਬਲ ਬੀਚ ਬਡੇਰਾ, ਇਹਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੈ, ਬੜਾ ਕਹਿੰਦੇ ਕਮਜ਼ੋਰ ਜਿਹਾ ਲਿੱਸਾ ਜਿਹਾ ਹੈ। ਦੇਖ ਕਨੀ ਕਰੁਣਾ ਮਨ ਆਈ, ਆਓ ਕਹਿੰਦੇ ਬੱਚੇ ਨੂੰ ਲਿੱਸਾ ਜਾ ਹੋ ਕੇ ਲੋਹੇ ਦੇ ਪਿੰਜਰੇ ਵਿੱਚ ਪਾਇਆ, ਦੇਖ ਕੇ ਡੱਲਾ ਨਿਵਾਸੀ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਹੀ ਕਿਰਪਾ ਜੀ ਆਈ, ਰਹਿਮ ਜਾ ਆਇਆ ਹੈ। ਸਤਿਗੁਰ ਕੇ ਟਿਗ ਜਾਏ ਸੁਣਾਈ, ਫਿਰ ਗੁਰੂ ਅਮਰਦਾਸ ਸਾਹਿਬ ਕੋਲ ਜਾ ਫਰਿਆਦ ਸੁਣਾਈ, ਮਹਾਰਾਜ ਇਸ ਕਰੋ ਖਲਾਸੀ, ਲੋਹੇ ਦੇ ਪਿੰਜਰੇ ਵਿੱਚ ਬੱਚਾ ਜਾ ਪਾਇਆ, ਭੁੱਖਾ ਧਿਆਇਆ ਮਰਦਾ, ਲੇਹੜੀਆਂ ਕਰ ਰਹੇ ਨੀ ਮਾਰਾ ਬੰਦ, ਖਲਾਸੀ ਕਰ ਦੁਰਬਲ ਅਧਿਕ ਲਹਿ ਦੁੱਖ ਰਾਸੀ, ਬਹੁਤਾ ਦੁੱਖ ਲੈ ਰਿਹਾ, ਬੜਾ ਕਮਜ਼ੋਰ ਜਿਹਾ ਹੋਇਆ ਪਿਆ ਹੈ। ਪਾਇਓ ਦੀਨ ਕਰ ਜੋਰ ਦਿਖਾਵੇ, ਮਾਰਾ ਦੀਨ ਜਿਹਾ ਇੰਨ ਮਾੜਾ ਜਿਹਾ ਹੋਇਆ, ਹਰ ਇੱਕ ਸਿੱਖ ਨੂੰ ਹੱਥ ਜੇ ਜੋੜ ਜੋੜ ਕੇ ਦਿਖਾਉਂਦਾ ਹੈ। ਛੁੱਟਵੇ ਕਾਰਨ ਬਿਨਾ ਸੁਣਾਵੇ, ਲੋਹੇ ਦੇ ਪਿੰਜਰੇ ਵਿੱਚੋਂ ਛੁੱਟਣ ਵਾਸਤੇ ਸਾਨੂੰ ਬੇਨਤੀਆਂ ਜੀਆਂ ਵੀ ਸੁਣਾਉਂਦਾ ਹੈ। ਤਬ ਸ੍ਰੀ ਗੁਰ ਤਬ ਸ੍ਰੀ ਅਮਰ ਕਹਿਓ ਛੁਟਵਾਓ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਚੰਗਾ ਵੀ ਗੁਰਸਿੱਖੋ, ਜੇ ਤੁਸੀਂ ਛਡਾਉਣਾ ਚਾਹੁੰਦੇ ਫਿਰ ਛਡਾ ਲਓ ਇਹਨੂੰ, ਸੰਗ ਆਪਣੇ ਲੈ ਕਰ ਜਾਓ। ਅਸੀਂ ਤਾਂ ਇਹਨੂੰ ਕਹਿੰਦੇ ਇਹ ਬੁਰੀ ਬਲਾ ਨੂੰ ਇੱਥੇ ਗੋਇੰਦਵਾਲ ਵਿੱਚ ਨਹੀਂ ਰਹਿਣਾ, ਤੁਸੀਂ ਆਪਣੇ ਨਾਲ ਡੱਲੇ ਲੈ ਜਾਓ। ਹਮਰੀ ਦਿਸ਼ਾ ਬਹੁਤ ਨਾਹ ਆਵੇ, ਇਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਸਾਡੇ ਗੋਇੰਦਵਾਲਪੁਰੀ ਦੀ ਤਰਫ ਮੁੜ ਕੇ ਨਾ ਇਹ ਆਵੇ। ਮਿਲੀ ਸਜਾਏ ਥਿਰਿਓ ਪਛਤਾਵੇ, ਜਿੰਨਾ ਕਿਹਨੇ ਗਲਤੀ ਕੀਤੀ ਸੀ ਓਨੀ ਕੁ ਸਜ਼ਾ ਨੂੰ ਮਿਲ ਗਈ ਹੈ, ਹੁਣ ਟਿਕਿਆ ਹੋਇਆ ਪਛੋਤਾਵਾ ਕਰਦਾ ਹੈ। ਇਮ ਆਗਿਆ ਸਤਿਗੁਰ ਕੀ ਲੀਨ, ਇਸ ਤਰ੍ਹਾਂ ਡੱਲਾ ਨਿਵਾਸੀ ਗੁਰਸਿੱਖਾਂ ਨੇ ਭਾਈ ਲਾਲੂ ਦੇ ਸਵੇਰ ਸਤਿਗੁਰੂ ਦੀ ਆਗਿਆ ਯਾਦ ਲੈ ਲਈ। ਆਏ ਖਲਾਸੀ ਤਤ ਛਿਨ ਕੀ, ਝਟਪਟ ਦਰਵਾਜੇ ਤੇ ਆ ਕੇ ਰੀ ਕਹਿੰਦੇ ਬੰਦ ਖਲਾਸੀ ਕਰਦੀ, ਲੋਹੇ ਦੇ ਪਿੰਜਰੇ ਵਿੱਚੋਂ ਕਢਾ ਲਿਆ ਹੈ। ਗੁਰ ਤੇ ਵਿਦਾ ਹੋਏ ਸਭ ਚਾਲੇ, ਉਸ ਵਾਰ ਜਿੰਨੇ ਡੱਲਾ ਨਿਵਾਸੀ ਸਿੱਖ ਗੁਰੂ ਅਮਰਦਾਸ ਸਾਹਿਬ ਤੋਂ ਵਿਦਿਆ ਗਿਆ ਲੈ ਕੇ ਚੱਲ ਪਏ। ਤਿਸ ਬਾਲਕ ਕੋ ਲੀਨ ਸੁਨਾਲੇ, ਜਿਹੜਾ ਤਈਆ ਤਾਂ ਬੱਚਾ ਜਾ ਉਹਨੂੰ ਵੀ ਆਪਣੇ ਨਾਲ ਲੈ ਲਿਆ ਹੈ। ਪਹੁੰਚੇ ਕਿਤਕ ਕੋਸ ਜਬ ਜਾਏ, ਉਹ ਕਹਿੰਦੇ ਕੁਝ ਕੋਹਾਂ ਚਲਦੇ ਚਲਾਦੇ ਜਾ ਪਹੁੰਚੇ ਹਨ। ਤਈਆ ਤਾਪ ਛੁਦਤ ਬਿਕਲਾਏ, ਜਿਹੜਾ ਤਈਆ ਤਾਪ ਭੁੱਖਾ ਬੜਾ ਵਿਆਕਲ ਜਿਹਾ ਹੋਇਆ ਪਿਆ ਹੈ। ਲਾਲੋ ਸੰਗ ਕਹਿਓ ਕਰ ਜੋਰ, ਭਾਈ ਲਾਲੋ ਜੀ ਦੇ ਸਾਧ ਕਹਿੰਦੇ ਹੱਥ ਜੋੜ ਕੇ ਇਹਨੇ ਕਿਹਾ, ਬਹੁ ਚੱਲਵੇ ਕੋ ਨਹਿ ਮਮ ਜੋਰ, ਭਾਈ ਲਾਲੋ ਜੀ ਹੁਣ ਬਹੁਤ ਅੱਗੇ ਚੱਲਣ ਵਾਸਤੇ ਮੇਰੇ ਸਰੀਰ ਵਿੱਚ ਤਾਂ ਹੁਣ ਬਲ ਨਹੀਂ ਹੈ, ਮੈਂ ਟੁਰ ਨਹੀਂ ਸਕਦਾ। ਭੁੱਖ ਅਧਿਕ ਲਾਗੀ ਤਨ ਮੇਰੇ, ਕਿਉਂਕਿ ਮੇਰੇ ਸਰੀਰ ਵਿੱਚ ਤਾਂ ਹੁਣ ਬਹੁਤੀ ਭੁੱਖੀ ਲੱਗ ਗਈ ਹੋਈ ਹੈ। ਬਿਨਾਂ ਆਹਾਰ ਦਿਨ ਬੀਤੇ ਬੀਤੇ ਕਨੇਰੇ, ਤੁਸੀਂ ਦੇਖਦੇ ਰਹੇ ਹੋ ਬਿਨਾਂ ਦਿਨ ਬਿਨਾਂ ਭੋਜਨ ਛਕੇ ਤਾਂ ਬਹੁਤ ਦਿਨ ਲੰਘ ਗਏ, ਮੈਂ ਭੁੱਖਾ ਮਰਿਆ ਪਿਆ। ਦੇਹੁ ਆਗਿਆ ਮੈਂ ਅਬ ਤ੍ਰਿਪਤਾਵਾਂ। ਜਿਸ ਕਰਕੇ ਭਾਈ ਲਾਲੋ ਜੀ ਮੈਨੂੰ ਆਗਿਆ ਦੇ ਦੋ, ਹੁਣ ਮੈਂ ਕਹਿੰਦੇ ਭੋਜਨ ਛਕ ਕੇ ਬਹੁਤਾ ਰਜ ਜਾਵਾਂ। ਪੁਨ ਤੂਰਨ ਤੁਮ ਸਾਥ ਸਿਧਾਵਾਂ। ਫਿਰ ਕਹਿੰਦੇ ਰਜ ਪੁੱਜ ਕੇ ਬੜੀ ਛੇਤੀ ਤੁਹਾਡੇ ਨਾਲ ਚੱਲ ਪਾਵਾਂਗਾ, ਬਹੁਤਾ ਛੇਤੀ ਤੁਰਾਂਗਾ। ਸੁਣ ਲਾਲੋ ਕਰ ਦਇਆ ਉਚਾਰੀ। ਲਾਲੋ ਜੀ ਨੇ ਕਹਿੰਦੇ ਦਇਆ ਜੀ ਕਰਕੇ ਉਹ ਗੱਲ ਕਹਿਤੀ ਹੈ। ਆਗੇ ਚੱਲ ਹੈ ਗ੍ਰਾਮ ਮਝਾਰੀ। ਕਹਿੰਦੇ ਵੀ ਅੱਗੇ ਆ ਨਗਰ ਆ ਰਿਹਾ ਸੁਲਤਾਨਪੁਰਾ, ਬਿਆਸ ਬੇਈ ਨਦੀ ਜੀ ਹੈ, ਇੱਥੋਂ ਆਪਾਂ ਲੰਘ ਕੇ ਅੱਗੇ ਨਗਰ ਆ ਜਾਣਾ ਹੈ। ਬਹਿਤ ਚੂਨ ਲੇ ਬਹੁਤ ਪਕਾਵੈ। ਕਹਿੰਦੇ ਸੁਲਤਾਨਪੁਰ ਜਾ ਕੇ ਕਹਿੰਦੇ ਆਟਾ ਜਾ ਗੁੰਨ ਕੇ ਬਲ ਤਕੜਾ ਪਕਾਵਾਂਗੇ। ਨੀਕੀ ਰੀਤ ਤੋਹ ਤ੍ਰਿਪਤਾਵੈ। ਇਸ ਤਰ੍ਹਾਂ ਉੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਆ ਬੇਰੀ ਸਾਹਿਬ, ਉੱਥੇ ਲੰਗਰ ਵੀ ਸਕੂਲੀਆਂ ਰੋਟੀਆਂ ਪਕਾ ਕੇ ਤੈਨੂੰ ਹੀ ਛਕਾ ਦਿਆਂਗੇ। ਨਹੀਂ ਦੂਰ ਕੁਛ ਨੇੜੇ ਜਾਣ। ਨੇੜੇ ਹੀ ਹੈ ਕਹਿੰਦੇ ਸੁਲਤਾਨਪੁਰ, ਕੋਈ ਦੂਰ ਨਾ ਜਾਣ, ਬਸ ਨਦੀ ਜੀ ਲੰਘਣੀ ਆਪਾਂ ਬੇਈ ਪਾਰ ਕਰਨੀ ਹੈ। ਮਨ ਭਾਵਨ ਕੀ ਜੈ ਤਿਹ ਖਾਨ। ਉੱਥੇ ਕੋਈ ਮਨ ਭਾਉਂਦਾ ਖੁੱਲੇ ਗੱਫੇ ਤੋਂ ਲਾ ਲਈ ਕੁੱਖਾਂ ਕੱਢ ਲਈ। ਪੁੰਨ ਤੁਝਕੋ ਲੈ ਸੰਗ ਸਿਧਾਰੈ। ਕਿਉਂ ਵੀ ਬੱਚੇ ਤੈਨੂੰ ਬਸ ਰਜਾ ਪਜਾ ਕੇ ਫਿਰ ਆਪਣੇ ਨਗਲ ਤੈਨੂੰ ਡੱਲੇ ਨੂੰ ਲੈ ਜਾਵਾਂਗੇ। ਸਨੇ ਸਨੇ ਚੱਲ ਨਾਹੇ ਨਿਹਾਰੈ। ਹੌਲੀ ਹੌਲੀ ਚਲਾ ਚੱਲ, ਕਹਿੰਦੇ ਇਸ ਤਰ੍ਹਾਂ ਤੂੰ ਹਾਰੇਗਾ ਨੀ ਹੰਬੇਗਾ ਨੀ। ਸੁਣ ਬਾਲਕ ਤਬ ਬਾਕ ਬਖਾਨਾ। ਸਵੇਰੇ ਬੱਚੇ ਤਈਏ ਤਾਪ ਨੇ ਸੁਣ ਕੇ ਲਾਲੂ ਜੀ ਨੂੰ ਬਚਨ ਕਿਹਾ। ਮਮ ਆਹਾਰ ਅਬ ਹੈ ਇਸ ਥਾਨਾ। ਭਾਈ ਲਾਲੋ ਜੀ ਮੇਰਾ ਜਿਹੜਾ ਭੋਜਨ ਛਕਣ ਵਾਲਾ ਇਸੇ ਥਾਂ ਇੱਥੇ ਨੇੜੇ ਹੀ ਹੈਗਾ ਹੈ। ਤੁਮ ਆਗਿਆ ਬਿਨ ਸਕੋ ਨਾ ਖਾਏ। ਨਹੀਂ ਗੱਲ ਹੈ ਵੀ ਤੁਹਾਡੀ ਆਗਿਆ ਦਿੱਤੀ ਬਿਨਾ ਮੈਂ ਭੋਜਨ ਛਕ ਨਹੀਂ ਸਕਦਾ। ਕਹੋ ਤੁਰਤ ਹੀ ਹੈ ਤ੍ਰਿਪਤਾਏ। ਜੇ ਤੁਸੀਂ ਮਾੜਾ ਜਾ ਕਹਿ ਦਿਓ ਨਾ ਬਸ ਛੇਤੀ ਮੈਂ ਬਸ ਤ੍ਰਿਪਤ ਹੋਇਆ, ਹੁਣੇ ਹੀ ਰੱਜ ਪੁੱਜੇ ਆਉਣਾ ਹੈ। ਸਹਿਜ ਸੁਭਾਇਕ ਲਾਲੋ ਕਹਿਓ। ਉਸ ਵੇਲੇ ਤਈਏ ਤਾਂ ਬੱਚੇ ਤੋਂ ਸੁਣ ਕੇ ਭਾਈ ਲਾਲੂ ਜੀ ਨੇ ਸੁਤੇ ਸਿੱਧੀ ਕਹਿ ਦਿੱਤਾ। ਤ੍ਰਿਪਤਾਵ ਆਹਾਰ ਜਹ ਲਹਿਓ। ਬੱਚੇ ਜੇ ਇੱਥੇ ਨੇੜੇ ਤੇੜੇ ਤੋਂ ਭੋਜਨ ਦੇਖਦਾ ਜਾਣਦਾ ਤੇ ਫਿਰ ਖਾ ਕੇ ਰੱਜ ਲੈ। ਘੜੀ ਮਾਤਰ ਹਮ ਠਹਿਰਨ ਕਰੈ। ਬਲ ਕਹਿੰਦੇ ਕਿ ਘੜੀ ਮਾਤਰ 24 ਮਿੰਟ ਅਸੀਂ ਠਹਿਰ ਜਾਂਦੇ ਹਾਂ। ਹੁਣ ਹਮ ਚੱਲੈ ਤੋਹ ਸੰਗ ਧਾਰੈ। ਫਿਰ ਵੀ ਬੱਚੇ ਤੈਨੂੰ ਨਾਲ ਲੈ ਕੇ ਆਪਾਂ ਚੱਲ ਪਾਂਗੇ ਡੱਲੇ ਵੱਲ ਨੂੰ। ਤਹਿ ਧੋਬੀ ਇੱਕ ਬਸਤਰ ਪਖਾਰ ਹੈ। ਬੇਈ ਨਦੀ ਉੱਪਰ ਕਹਿੰਦੇ ਧੋਬੀ ਕੱਪੜੇ ਜੇ ਧੋ ਰਿਹਾ ਹੈ ਸੀ। ਜਲ ਨਿਚੋਰ ਸ਼ੁਸ਼ਕਨ ਕੋ ਡਾਰ ਹੈ। ਇਸ ਤਰ੍ਹਾਂ ਕੱਪੜਿਆਂ ਵਿੱਚੋਂ ਜਲ ਜਾ ਨਿਚੋੜ ਜੋੜ ਕੇ ਤੇ ਉਹਨਾਂ ਨੂੰ ਸੁੱਕਿਆਂ ਪਾ ਰਿਹਾ ਹੈ। ਜਬ ਲਾਲੋ ਤੇ ਆਗਿਆ ਲੀਨ। ਇੱਧਰ ਤਈਏ ਤਾਪ ਨੇ ਜਦੋਂ ਭਾਈ ਲਾਲੂ ਜੀ ਤੋਂ ਆਗਿਆ ਲੈ ਲਈ। ਤਤ ਛਿੰਨ ਚੱਡਬੋ ਤਿਸ ਤਨ ਕੀਨ। ਕਹਿੰਦੇ ਤਈਏ ਤਾਪ ਨੇ ਝਟ ਪਟ ਧੋਬੀ ਦੇ ਸਰੀਰ ਨੂੰ ਜਾ ਚੜਨਾ ਕੀਤਾ। ਭਇਓ ਕੰਪ ਧੋਬੀ ਗਿਰ ਪਰਿਓ। ਐਸਾ ਕਹਿੰਦੇ ਕੰਬਾ ਚੜਿਆ ਵਿਚਾਰਾ ਧੋਬੀ, ਕਹਿੰਦੇ ਡਿੱਗ ਪਿਆ ਧੜਮ ਦੇ ਕੇ। ਸਰਬ ਸਰੀਰ ਪੀਰਬੋ ਕਰਿਓ। ਜਿੰਨਾ ਸਾਰਾ ਸਰੀਰ ਸੀ ਇਹ ਧੋਬੀ ਦਾ, ਕਹਿੰਦੇ ਚੰਗੀ ਤਨ ਪੀੜਤਾ ਪੀੜਤ ਦੁਖੀ ਕਰਤਾ ਹੈ। ਰੁਦਤ ਨਿਚੋਰ ਲੀਨ ਤਬ ਐਸੇ। ਧੋਬੀ ਦਾ ਕਹਿੰਦੇ ਜਿਹੜਾ ਲਹੂ ਜਾ ਖੂਨ ਜਾ ਇਉਂ ਨਿਚੋੜ ਲਿਆ ਹੈ। ਬਸਤਰ ਨਿਚੋਰ ਹੈ ਜਲ ਕੋ ਜੈਸੇ। ਇਸ ਤਰ੍ਹਾਂ ਕਹਿੰਦੇ ਇਹ ਕਹਿੰਦੇ ਪਾਣੀ ਜਿਹੜਾ ਕੱਪੜਿਆਂ ਦੇ ਵਿੱਚੋਂ ਜਲ ਜਾ ਨਿਚੋੜ ਰਿਹਾ ਸੀ ਕੱਢ ਰਿਹਾ ਸੀ ਖੂਨ ਕੱਢ ਲਿਆ। ਇਹ ਘੱਟ ਫੋਰ ਠੀਕ ਕਰਾ ਭਰਿਓ। ਜਿਹੜਾ ਕਹਿੰਦੇ ਉਹ ਨੀਲਾ ਰੰਗ ਜਾ ਲਾਜਵਰ ਜਾ ਦੇਣ ਵਾਲੇ ਘੜਾ ਜਾ ਰੱਖਿਆ, ਉਹੀ ਭੜਕੇ ਨਾ ਉਹਦਾ ਠੀਕੜਾ ਜਾ ਬਣਾ ਲਿਆ ਤੇ ਲਹੂ ਨਾਲ ਭਰ ਲਿਆ ਹੈ। ਲਾਲੋ ਨਿਕਟ ਲਿਆਇਬੋ ਕਹਿਓ। ਭਾਈ ਲਾਲੋ ਜੀ ਦੇ ਕੋਲ ਲਿਆ ਕੇ ਕਿਹਾ ਇਸ ਨੇ ਲੱਗਿਓ ਦਿਖਾਵਨ ਲੇ ਹੋ ਨਿਹਾਰ। ਦਿਖਾਉਣ ਜਾ ਲੱਗਿਆ, ਕਹਿੰਦਾ ਜੀ ਲਾਲੋ ਜੀ ਆ ਦੇਖ ਲੋ ਮੇਰਾ ਭੋਜਨ। ਇਸ ਪ੍ਰਕਾਰ ਕੋ ਮੋਹ ਆਹਾਰ। ਕਹਿੰਦੇ ਪ੍ਰਸ਼ਾਦੇ ਦਾਲ ਸਬਜ਼ੀਆਂ ਨਹੀਂ ਖਾਂਦਾ ਮੈਂ ਤਾਂ ਲੋਕਾਂ ਦਾ ਲੂਣ ਲੂਣ ਖੂਨ ਚੋੜਦਾ ਖੂਨ ਪੀਨਾ ਹੁੰਦਾ ਚਿਰੰਕਾਲ ਤੇ ਛੁਦਤ ਵਿਸਾਲਾ ਆਹੇ ਲਾਲੂ ਜੀ ਬਹੁਤ ਸਮੇਂ ਤੋਂ ਮੈਂ ਭੁੱਖਾ ਹੈ ਸੀ ਪਾਨ ਕਰੋ ਤ੍ਰਿਪਤੋਂ ਇਸ ਕਾਲਾ ਧੋਬੀ ਦਾ ਲਹੂ ਜਾਂ ਪੀ ਕੇ ਤੇ ਹੁਣ ਮੈਂ ਚੰਗੀ ਤਰ੍ਹਾਂ ਰੱਜ ਪੁੱਜਾਵਾਂ ਤ੍ਰਿਪਤ ਹੋ ਜਾਵਾਂ ਕਿਰਪਾ ਆਪ ਕੀ ਮੋਹ ਬਚਾਇਓ ਇਹ ਤਾਂ ਮਾਈ ਲਾਲੋ ਜੀ ਤੁਹਾਡੀ ਕਿਰਪਾ ਮੇਰੇ ਤੇ ਹੋ ਗਈ ਮੈਨੂੰ ਗੁਰੂ ਅਮਰਦਾਸ ਸਾਹਿਬ ਪਾਸੋਂ ਜਿਉਂਦਾ ਬਚਾਤਾ ਵੱਡ ਬੰਧਨ ਤੋਂ ਖੋਲ ਮਚਾਇਓ ਤਾਂ ਬੜੇ ਤਕੜੇ ਬੰਧਨਾਂ ਵਿੱਚ ਬੱਝਿਆ ਹੋਇਆ ਸੀ ਲੋਹੇ ਦੀਆਂ ਬੇੜੀਆਂ ਪੈਰਾਂ ਵਿੱਚ ਮੂੰਹ ਇਸੇ ਤਰ੍ਹਾਂ ਹੱਥਾਂ ਨੂੰ ਹੱਥ ਕੜੀ ਲੋਹੇ ਦੇ ਪਿੰਜਰੇ ਵਿੱਚ ਬੜੇ ਬੰਧਨਾਂ ਵਿੱਚ ਬੱਝਿਆ ਸੀ ਮੈਨੂੰ ਤੁਸੀਂ ਛਡਾਇਆ ਸੁਣ ਆਰ ਪਿਖ ਲਾਲੋ ਔਰ ਸਵੇਰੇ ਕਹਿੰਦੇ ਤੇਈਏ ਦੀ ਗੱਲ ਜੀ ਸੁਣ ਕੇ ਤੇ ਠਿਕਰਾ ਜਾ ਖੂਨ ਦਾ ਭਰਿਆ ਹੋਇਆ ਦੇਖ ਕੇ ਭਾਈ ਲਾਲੂ ਤਾਂ ਬਹੁਤ ਡਰ ਗਿਆ ਗਾਹੇ ਉਹ ਪਿੰਜਰੇ ਵਿਖੇ ਨਿਖਾਸਾ ਵਿਚਾਰ ਕਰਨ ਲੱਗਿਆ ਕਹਿੰਦਾ ਗੁਰੂ ਅਮਰਦਾਸ ਸਾਹਿਬ ਨੇ ਫੜਿਆ ਸੀ ਲੋਹੇ ਵਿੱਚ ਪਿੰਜਰੇ ਵਿੱਚ ਪਾਇਆ ਸੀ ਮੈਂ ਇਹਨੂੰ ਕਢਾ ਲਿਆ ਵੱਡੀ ਬੁਲਾਏ ਨਾ ਮੈਂ ਕੁਛ ਜਾਣਨਾ ਮੈਂ ਤਾਂ ਜਾਣਿਆ ਨਹੀਂ ਸੀ ਇਹ ਤਾਂ ਬਹੁਤ ਤਕੜੀ ਬੁਰੀ ਬਲਾ ਹੈ ਸੰਗ ਕਰੂਰ ਕਰਮਾ ਅਬ ਆਨਾ ਹੋਰ ਕਹਿੰਦੇ ਕਰੜੇ ਕੰਮ ਪੁੱਠੇ ਕੰਮ ਨਾਲਾ ਮੈਂ ਆਪਣੇ ਨਾਲ ਲਿਆਂਦਾ ਕਹਿਣ ਲੱਗਿਓ ਚੱਲ ਹਟ ਗੁਰ ਪੌਰ ਵਿਚਾਰ ਕੇ ਉਸ ਵੇਲੇ ਕਹਿਣ ਲੱਗਿਆ ਚੱਲ ਬਈ ਤੇ ਗੇ ਸਾਹਿਬ ਗੁਰੂ ਕੇ ਦਰਵਾਜੇ ਵੱਲ ਨੂੰ ਮੁੜ ਪਾ ਮੈਂ ਨਾ ਲਜਾਵਾਂ ਆਪਣੀ ਠੌਰ ਆਪਣੀ ਕਹਿੰਦੇ ਡੱਲੇ ਦੀ ਜਗ੍ਹਾ ਨੀ ਜੀਵਨ ਕੋ ਦੁਖਦਾਇਕ ਪਾਪੀ ਤਾਂ ਬੜਾ ਪਾਪੀ ਹੈ ਜੀਵਨ ਨੂੰ ਦੁੱਖ ਦੇਣ ਵਾਲਾ ਹੈ ਵਿਆਕੁਲ ਕਰਹਿ ਮਹਾ ਸੰਤਾਪੀ ਜਿਹਨੂੰ ਚੜ ਜਾਏਗਾ ਬੜਾ ਦੁਖੀ ਕਰ ਦੇਗਾ ਵਿਆਕੁਲ ਕਰ ਦੇਵੇਗਾ ਗੁਰ ਰਾਖਹਿਗੇ ਕੈਦ ਮਝਾਰੀ ਤੈਨੂੰ ਵੀ ਤਈਏ ਤਾਂ ਗੁਰੀ ਬੁਲਾ ਨੂੰ ਇਹ ਗੁਰੂ ਮਹਾਰਾਜ ਜੀ ਕਹਿੰਦੇ ਲੋਹੇ ਦੇ ਪਿੰਜਰੇ ਬਾਜ ਕੈਦ ਵਿੱਚ ਪਾ ਕੇ ਰੱਖਣਗੇ ਕਹਾਂ ਰੁਦਰ ਕੋ ਪਾਏ ਆਹਾਰੀ ਅਸੀਂ ਵੀ ਡੱਲੇ ਤੈਨੂੰ ਲੈ ਗਏ ਕਿੱਥੇ ਤੈਨੂੰ ਰੋਜ਼ ਕਹਿੰਦੇ ਲਹੂ ਦਿਆ ਕਰਾਂਗੇ ਤੂੰ ਰੋਜ਼ ਲਹੂ ਪੀਆ ਕਰੇਗਾ ਸੁਣ ਤੇਈਆ ਚਿੱਤ ਅਤਿਸ਼ੈ ਤਰਾਸਾ ਹਾਂ ਭਾਈ ਲਾਲੋ ਜੀ ਤੋਂ ਸੁਣ ਕੇ ਤੇਈਆ ਤਾਪ ਚਿੱਤ ਵਿੱਚ ਬਹੁਤ ਡਰਿਆ ਨਹ ਲੈ ਜਾਹੋ ਅਭੈ ਗੁਰ ਪਾਸਾ ਲੇਰੜੀਆਂ ਜਾ ਕਰਨ ਲੱਗਿਆ ਮਿੰਨਤਾਂ ਕਰਨ ਲੱਗਿਆ ਵੀ ਭਾਈ ਲਾਲੋ ਹੁਣ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਨਾ ਮੈਨੂੰ ਲੈ ਕੇ ਜਾਏ ਮੈਂ ਤੁਮਰੇ ਬਾਕਨ ਅਨੁਸਾਰੀ ਭਾਈ ਲਾਲੋ ਜੀ ਤੁਹਾਡੇ ਬਚਨਾਂ ਦੇ ਅਨੁਸਾਰੀ ਹਾਂ ਜਿਮ ਉਚਰਹੁ ਸੋ ਕਰਹੁ ਕਾਰੀ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਮੈਂ ਕੰਮ ਕਾਰ ਕਰਾਂਗਾ ਅਬ ਤੇ ਆਗੇ ਇਹੀ ਪ੍ਰਸੰਗ ਚਲੋ ਮਹਾਰਾਜ ਮੈਂ ਆਪ ਹੀ ਇਹ ਸ਼ਰਤ ਬੰਨਦਾ ਹਾਂ ਇਹ ਮੈਂ ਗੱਲ ਆਪ ਹੀ ਕਹਿਣਾ ਹੁਣ ਤੋਂ ਬਾਅਦ ਕਹਿੰਦੇ ਇਹ ਜਿਹੜੀ ਆਪੋ ਵਿੱਚ ਹੀ ਸਾਡੇ ਗੱਲਬਾਤ ਹੋਈ ਹੈ ਜਿਸ ਬਿਦ ਹੋਇਓ ਹਮ ਤੁਮ ਸੰਗ ਜਿਵੇਂ ਕਹਿੰਦੇ ਮੇਰੇ ਤੇ ਤੇਰੇ ਨਾਲ ਉੱਥੇ ਹੋਇਆ ਹੈ ਗੁਰੂ ਅਮਰਦਾਸ ਸਾਹਿਬ ਜੀ ਹਜ਼ੂਰੀ ਵਿੱਚ ਤੇ ਇੱਥੇ ਹੋਈ ਹੈ ਕਹਾ ਕਹੇ ਕਥਾ ਕੋ ਸੁਣੈ ਸੁਣਾਵੈ ਜੇ ਕੋਈ ਇਹ ਜਿਹੜੀ ਕਥਾ ਹੈ ਕੋਈ ਕਹੇ ਜਾਂ ਕਿਸੇ ਜਿਹਨੂੰ ਤਾਪ ਚੜਿਆ ਉਹਨੂੰ ਸੁਣਾ ਦੇਵੇ ਸ੍ਰੀ ਗੁਰ ਅਮਰ ਨਾਮ ਕੋ ਧਿਆਵੈ ਕਹਿੰਦੇ ਜਿਹੜੀ ਕਥਾ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਧਿਆਵੇ ਤੇ ਮਹਾਰਾਜ ਨੂੰ ਯਾਦ ਕਰੇ ਕਿ ਮਹਾਰਾਜ ਬੁਰੀ ਬਲਾ ਇਹ ਚਿੜੀ ਮੈਨੂੰ ਵੀ ਛਡਾਵੇ ਇੱਥੋਂ ਤਹਾਂ ਨਾ ਮੈਂ ਦੁੱਖ ਦੇਹ ਵਿਸਾਲਾ ਮੈਂ ਬਚਨ ਕਰਦਾ ਹਾਂ ਜਿਹੜਾ ਕਥਾ ਸੁਣਾ ਕੇ ਗੁਰੂ ਅਮਰਦਾਸ ਸਾਹਿਬ ਨੂੰ ਚੇਤੇ ਕਰੂ ਉਹਨਾਂ ਦੇ ਅੱਗੇ ਕਰੀ ਉਹਨੂੰ ਮੈਂ ਫਿਰ ਨੀ ਡਰ ਦੇਵਾਂਗਾ ਸੁਣ ਪ੍ਰਸੰਗ ਗਮਨੋ ਤਤਕਾਲਾ ਮੈਂ ਕਿੰਨਾ ਮਰਜ਼ੀ ਚੜਿਆ ਹਾਂ ਪ੍ਰਸੰਗ ਸੁਣ ਕੇ ਤੇ ਮਹਾਰਾਜ ਦਾ ਨਾਮ ਲੈਣ ਤੋਂ ਉਸੇ ਵੇਲੇ ਮੈਂ ਉਹਨੂੰ ਚਲਾ ਜਾਵਾਂਗਾ ਕਰਨਾ ਕਰਹੋ ਛੋਰ ਅਬ ਜਾਵਹੁ ਭਾਈ ਲਾਲੋ ਜੀ ਹੁਣ ਤੁਸੀਂ ਕਿਰਪਾ ਕਰਦੇ ਮੈਨੂੰ ਇੱਥੇ ਬੇਈ ਨਦੀ ਤੇ ਹੀ ਛੱਡ ਜਾਓ ਨਿਜ ਉਪਕਾਰ ਕਰਿਓ ਨਾ ਮਿਟਾਵੋ ਤੁਸੀਂ ਆਪਣੇ ਉੱਪਰ ਮੇਰੇ ਪਰ ਉਪਕਾਰ ਕੀਤਾ ਇਹਨੂੰ ਮੈਂ ਕਦੇ ਜ਼ਿੰਦਗੀ ਵਿੱਚ ਨਹੀਂ ਭੁਲਾਵਾਂਗਾ ਬਿਨੈ ਸੁਣੀ ਲਾਲੋ ਤਜ ਗਯੋ ਭਾਈ ਲਾਲੋ ਜੀ ਨੇ ਬੇਨਤੀ ਸੁਣੀ ਹੈ ਬਸ ਉੱਥੇ ਨਦੀ ਦੇ ਕਿਨਾਰੇ ਨੂੰ ਛੱਡ ਕੇ ਚਲਾ ਗਿਆ ਗੁਰੂ ਕੈਦ ਤੇ ਛੁੱਟਤ ਪਯੋ ਗੁਰੂ ਮਹਾਰਾਜ ਦੀ ਜਿਹੜੀ ਉਹ ਕੈਦ ਸੀ ਨਾ ਉਹਦੇ ਵਿੱਚੋਂ ਵਿਚਾਰਾ ਇਹ ਛੁੱਟ ਗਿਆ ਬਹੁਰ ਨਾ ਗੋਇੰਦਵਾਲ ਪ੍ਰਵੇਸ਼ਾ ਇਹ ਕਹਿੰਦੇ ਆ ਮੁੜ ਕੇ ਗੋਇੰਦਵਾਲ ਵਿੱਚ ਨਹੀਂ ਆ ਕੇ ਪ੍ਰਵੇਸ਼ ਹੋਇਆ ਸਨੇ ਨਾਮ ਡਰ ਧਾਰ ਵਿਸ਼ੇਸ਼ਾ। ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਸੁਣ ਕੇ ਵਿਸ਼ੇਸ਼ ਕਰਕੇ ਡਰਦਾ ਹੈ, ਇਸ ਪ੍ਰਕਾਰ ਸਭ ਰੋਗ ਡਰਾਏ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਜਿੰਨੇ ਰੋਗ ਸੰਤਾਂ ਦੇ ਸਾਰਿਆਂ ਨੂੰ ਡਰਾਇਆ ਧਮਕਾਇਆ। ਗੁਰਪੁਰ ਵਿਖੇ ਨਾ ਫੇਰੋ ਪਾਏ। ਗੁਰੂ ਅਮਰਦਾਸ ਸਾਹਿਬ ਦੇ ਗੋਇੰਦਵਾਲਪੁਰੀ ਦੇ ਵਿੱਚ ਕੋਈ ਰੋਗ ਨੀ ਚੱਕਰ ਲਾਉਂਦਾ, ਕੋਈ ਕਿਸੇ ਨੂੰ ਤਾਪ ਬੁਖਾਰ ਨੀ ਚੜਦਾ। ਦੋਹਰਾ ਇੱਕ ਦਿਨ ਪਾਰੋ ਨੇ ਕਰੀ। ਇਸ ਤਰ੍ਹਾਂ ਕਹਿੰਦੇ ਇੱਕ ਦਿਨ ਭਾਈ ਪਾਰੋ ਜੀ ਨੇ ਬੇਨਤੀ ਕੀਤੀ। ਗੁਰ ਆਗੇ ਅਰਦਾਸ। ਅਮਰਦਾਸ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ। ਪ੍ਰਿਥਕ ਪ੍ਰਿਥਕ ਸਿੱਖ ਸੰਗਤਾਂ। ਮਹਾਰਾਜ ਜਿਹੜੀਆਂ ਸਿੱਖ ਸੰਗਤਾਂ ਵੱਖਰੋ ਵੱਖਰੀਆਂ। ਆਵਤ ਹੈ ਤੁਮ ਪਾਸ। ਤੁਹਾਡੇ ਕੋਲ ਮਹਾਰਾਜ ਵੱਖਰੋ ਵੱਖਰੀਆਂ ਆਉਂਦੀਆਂ, ਕਿਤੇ ਕੋਈ ਕਿਸੇ ਪਾਸੇ ਦੀ ਸੰਗਤ ਆ ਜੀ, ਕਿਤੇ ਕਿਸੇ ਪਾਸੇ ਦੀ ਕੋਈ ਸੰਗਤ ਆ ਜਾਂਦੀ ਹੈ। ਚੌਪਈ ਨਹੀਂ ਪਰਸ ਪਰ ਮਿਲਬੋ ਹੋਏ। ਇਸ ਕਰਕੇ ਮਹਾਰਾਜ ਸਾਰੀ ਸੰਗਤ ਆਪੋ ਵਿੱਚ ਹੀ ਮਿਲਣਾ ਜੁਲਣਾ ਨਹੀਂ ਹੁੰਦਾ। ਭਾਉ ਪ੍ਰੇਮ ਨਹਿ ਧਾਰਹਿ ਕੋਇ। ਜਦੋਂ ਕਿਤੇ ਸੰਗਤ ਕਿਸੇ ਪਾਸੇ ਤੋਂ ਆਉਂਦੀ ਹੈ, ਕਿਤੇ ਕੋਈ ਕਿਤੋਂ ਆਉਂਦੀ, ਆਪੋ ਵਿੱਚ ਹੀ ਤਾਂ ਪ੍ਰੇਮ ਭਾਵਨਾ ਨਹੀਂ ਧਾਰਨ ਕਰਦੀ ਹੈ। ਕਹਿ ਕੀ ਕਹਿ ਸੋ ਹੋਇ ਨਾ ਚਿਨਾਰੀ। ਕਿਸੇ ਸੰਗਤ ਦੀ ਕਿਸੇ ਦੇ ਨਾਲ ਜਾਣ ਪਛਾਣ ਵੀ ਨਹੀਂ ਹੁੰਦੀ ਹੈ। ਤਰਸ ਜਾਏ ਘਰ ਬਾਰੋ ਬਾਰੀ। ਜਿੰਨੇ ਗੁਰੂ ਕੀ ਸਿੱਖ ਸੰਗਤ ਬਾਰੋ ਬਾਰੀ ਵੱਖਰੇ ਵੱਖਰੇ ਸਮਿਆਂ ਵਿੱਚ ਦਰਸ਼ਨ ਕਰਕੇ ਚਲੀ ਜਾਂਦੀ ਹੈ। ਆਪਸ ਮਹਿ ਜਬ ਪ੍ਰਾਪਤ ਮੇਲਾ। ਇਹ ਸਤਿਗੁਰੂ ਜੀ ਜਦੋਂ ਆਪੋ ਵੀ ਸੰਗਤ ਦਾ ਜੋੜ ਮੇਲ ਮਿਲੇਗਾ, ਆਪੋ ਵਿੱਚ ਹੀ ਜੋੜ ਮੇਲ ਇਕੱਠ ਹੋਵੇਗਾ। ਭਾਓ ਭਗਤ ਬਹੁ ਵਧ ਹੈ ਸੁਹੇਲਾ। ਇਹ ਸੰਗਤ ਵਿੱਚ ਮਾੜਾ ਸੁਖ ਦੇਣ ਵਾਲਾ ਬੜਾ ਪ੍ਰੇਮ ਪਿਆਰ ਭਾਵਨਾ ਵਧੇਗੀ। ਕਰਬੇ ਉਚਿਤ ਹੋਏ ਅਸ ਬਾਤੀ। ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਕਰਨ ਯੋਗੀ ਹੈ। ਆਵਹਿ ਸੰਗਤ ਔਰ ਹਰ ਖਾਤੀ। ਕਿਉਂਕਿ ਇੱਕ ਦਿਨ ਜਿਹਨੀ ਸੰਗਤ ਹੈ ਮਹਾਰਾਜ ਖੁਸ਼ ਹੋ ਕੇ ਇਕੱਠਿਆਂ ਹੋ ਕੇ ਆਵੇ ਗੋਇੰਦਵਾਲ। ਏਕ ਦਿਵਸ ਮਹਿ ਮੇਲੋ ਹੋਏ। ਮਹਾਰਾਜ ਕੋਈ ਸਮਾਂ ਨੀਅਤ ਕਰ ਦਿਓ, ਉਸ ਦਿਨ ਸੰਗਤ ਦਾ ਸਾਰਿਆਂ ਦਾ ਇੱਕ ਦਿਨ ਇਕੱਠ ਹੋਵੇ, ਮੇਲਾ ਹੋਵੇ। ਬਹੁ ਦੇਸ਼ਨ ਪੁਰ ਸੰਗਤ ਜੋਏ। ਕਰਕੇ ਬਹੁ ਦੇਸਾਂ ਦੀ ਸ਼ਹਿਰਾਂ ਦੀ ਸੰਗਤ ਫਿਰ ਇਕੱਠੀ ਹੋਈ ਦੇਖੀ ਜਾਏ। ਰਾਵਰ ਕੀ ਰਜਾਏ ਬਨ ਜੈ ਹੈ। ਗੁਰੂ ਅਮਰਦਾਸ ਸਾਹਿਬ ਜਦੋਂ ਆਪ ਜੀ ਦੀ ਇਸ ਤਰ੍ਹਾਂ ਦੀ ਆਗਿਆ ਬਣ ਜਾਏਗੀ, ਹੋ ਜਾਏਗੀ। ਦੂਰ ਦੂਰ ਕੇ ਸਿੱਖ ਮਿਲਾ ਹੈ। ਫਿਰ ਕਹਿੰਦੇ ਦੂਰੋਂ ਦੂਰੋਂ ਸਿੱਖ ਆ ਕੇ ਗੋਇੰਦਵਾਲ ਵਿੱਚ ਮਿਲ ਜਾਣਗੇ, ਇਕੱਠੇ ਹੋ ਜਾਣਗੇ। ਸੁਣ ਸ੍ਰੀ ਅਮਰ ਸੋ ਭਏ ਪ੍ਰਸੰਨ। ਭਾਈ ਭਾਰੋ ਜੀ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋ ਗਏ। ਕਹਿਓ ਬਾਕ ਪਾਰੋ ਤੁਮ ਧੰਨ। ਬਚਨ ਕਿਹਾ ਵੀ ਭਾਈ ਪਾਰੋ ਤੂੰ ਬਈ ਧੰਨ ਹੈ ਧੰਨ ਹੈ। ਪਰਉਪਕਾਰ ਵਿਚਾਰਨ ਕਰੇ। ਜਿਵੇਂ ਪਰਉਪਕਾਰ ਹੋਵੇ ਉਹੀ ਜੀ ਤੂੰ ਵਿਚਾਰ ਕਰਦਾ ਰਹਿਣਾ ਹੈ। ਸਿੱਖ ਅਨੇਕ ਮਿਲ ਹੈ ਨਿਸਤਰ। ਇੱਕ ਦਿਨ ਅਨੇਕਾਂ ਸਿੱਖ ਮਿਲਣਗੇ, ਇਕੱਠੇ ਹੋਣਗੇ, ਉਹਨਾਂ ਦਾ ਭਾਰ ਉਤਾਰਾ ਹੋਵੇਗਾ। ਜੋ ਤੁਮ ਚਿੱਤ ਵੀ ਮਮ ਚਿੱਤ ਸੋਏ। ਇਹ ਭਾਈ ਪਾਰੋ ਜੀ ਜੋ ਤੂੰ ਚਿੱਤ ਵਿੱਚ ਸੋਚੀ ਹੈ ਸਾਡੇ ਮਨ ਵਿੱਚ ਵੀ ਉਹੀ ਹੈ। ਸਗਰੇ ਆਵਹਿ ਦਿਵਸ ਵਸੋ। ਜਦੋਂ ਵੀ ਵਿਸਾਖੀ ਵਾਲਾ ਦਿਨ ਹੋਵੇ ਉਸ ਦਿਨ ਸਾਰੇ ਇਕੱਠਿਆਂ ਹੋ ਕੇ ਇੱਥੇ ਆਉਣ। ਸਿੱਖ ਸਭ ਸਿੱਖਾਂ ਕੋਲ ਲਿਖੋ ਪਠਾਵੋ। ਭਾਈ ਪਾਰੋ ਜੀ ਸਾਰੇ ਗੁਰਸਿੱਖਾਂ ਨੂੰ ਹੁਕਮਨਾਮੇ ਲਿਖ ਕੇ ਭੇਜ ਦੇਵੋ। ਗੁਰ ਦਰਸ਼ਨ ਕੋ ਇਕੱਠੇ ਆਵੋ। ਭਾਈ ਗੁਰੂ ਕੇ ਦਰਸ਼ਨ ਕਰਨ ਵਾਸਤੇ ਇਕੱਠਿਆਂ ਹੋ ਕੇ ਆਓ। ਤਬ ਪਾਰੋ ਨੇ ਲਿਖ ਪਰਵਾਨੇ। ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ ਤਦੋਂ ਭਾਈ ਪਾਰੋ ਜੀ ਨੇ ਹੁਕਮਨਾਮੇ ਲਿਖ ਦਿੱਤੇ। ਪਠੇ ਪੁਰਨ ਜਹ ਜਹ ਸਿੱਖ ਜਾਣੇ। ਜਿੱਥੇ ਜਿੱਥੇ ਗੁਰੂ ਕੇ ਸਿੱਖ ਸੇਵਕ ਜਾਣੇ ਸ਼ਹਿਰਾਂ ਨਗਰਾਂ ਵਿੱਚ ਭੇਜ ਤੇ ਸੁਸੁੰਤ ਹੁਕਮ ਨਾਮਾ ਗੁਰ ਕੇਰਾ, ਗੁਰੂ ਅਮਰਦਾਸ ਸਾਹਿਬ ਦਾ ਹੁਕਮ ਨਾਮਾ ਸੁਣ ਕੇ ਸਿੱਖਣ ਕੇ ਚਿਤ ਚਾਓ ਘਨੇਰਾ, ਜਿਹਨੇ ਗੁਰੂ ਕੇ ਸਿੱਖ ਉਹਨਾਂ ਦੇ ਚਿੱਤਾਂ ਵਿੱਚ ਬੜਾ ਚਾ ਉਤਸ਼ਾਹ ਹੈ, ਰਹੇ ਉਡੀਕਤ ਪੁੰਨ ਸਭ ਕੋਏ, ਸਾਰੇ ਕਹਿੰਦੇ ਉਡੀਕਾਂ ਕਰਦੇ ਰੇ, ਪਹੁੰਚੇ ਗੁਰ ਢਿੱਗ ਦਿਵਸ ਬਗੋਏ, ਵਸੋਏ ਜਦੋਂ ਵਿਸਾਖੀ ਦਾ ਦਿਨ ਵੀ ਆਏਗਾ ਤੇ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਵੀ ਪਹੁੰਚਾਂਗੇ, ਦਿਨ ਪ੍ਰਤ ਵਧਤ ਰਹਿਤ ਵੱਡ ਪਾਓ, ਹਾਂ ਜਿਸ ਕਰਕੇ ਗੁਰਸਿੱਖਾਂ ਦੇ ਮਨਾਂ ਵਿੱਚ ਆਪੋ ਵਿੱਚ ਹੀ ਬੜਾ ਪ੍ਰੇਮ ਪਿਆਰ ਵੱਧ ਰਿਹਾ ਹੈ, ਗੁਰ ਦਰਸ਼ਨ ਕੋ ਚੌਗਨ ਚਾਓ, ਵਿਸਾਖੀ ਵਾਲੇ ਦਿਨ ਗੁਰੂ ਅਮਰਦਾਸ ਸਾਹਿਬ ਦਰਸ਼ਨ ਕਰਾਂਗੇ, ਚਿਤ ਵਿੱਚ ਚੌਗਣਾ ਚਾਹ ਹੈ, ਬੀਤੀ ਸਿਸੁਰ ਬਸੰਤ ਪ੍ਰਕਾਸ਼ਾ, ਇਧਰ ਜਿਹੜੀ ਪਤਝੜ ਜੀ ਰੁੱਤ ਬੀਤ ਗਈ ਹੈ ਤੇ ਬਸੰਤ ਰੁੱਤ ਕਹਿੰਦੇ ਆ, ਪ੍ਰਕਾਸ਼ ਹੁਣ ਬਸੰਤ ਰੁੱਤ ਪ੍ਰਾਰੰਭ ਹੋ ਗਈ, ਸੁਮਨ ਸੋ ਬਨ ਉਪ ਬਨ ਹੈ ਪਿਕਾਸਾ, ਜੰਗਲਾਂ ਵਿੱਚ ਬਗੀਚਿਆਂ ਬਾਗਾਂ ਵਿੱਚ ਜਿਹੜੇ ਸੁਮਨ ਕੀ ਫੁੱਲ ਉਹ ਵਿਕਾਸਾ ਕੀਏ ਖਿੜ ਗਏ ਨੇ, ਬਹੁਤੀ ਉਸਨ ਨਾ ਸੀਤਲ ਤਾਈ, ਇਸ ਕਰਕੇ ਕਹਿੰਦੇ ਬਸੰਤ ਰੁੱਤ ਦੇ ਸ਼ੁਰੂ ਹੋਣ ਕਰਕੇ ਬਹੁਤ ਹੀ ਕੋਈ ਗਰਮੀ ਨੀ ਨਾ ਬਹੁਤ ਹੀ ਠੰਡ ਹੈ, ਚਲਤ ਪੰਥ ਕੋ ਹੈ ਸਮਦਾਈ, ਇਸ ਤਰ੍ਹਾਂ ਕਹਿੰਦੇ ਚਲਣ ਪੰਥ ਕੋ ਹੈ ਸੁਖਦਾਈ, ਜਿਹੜਾ ਰਸਤੇ ਦਾ ਚੱਲਣਾ ਸੁਖਦਾਈ ਹੈ, ਕੋਈ ਔਖਿਆਈ ਨਹੀਂ ਹੈ, ਜਹ ਜਹ ਸਤਿਗੁਰ ਕੇ ਸਿੱਖ ਬ੍ਰਿੰਦੇ, ਜਿੱਥੇ ਜਿੱਥੇ ਵੀ ਗੁਰੂ ਮਹਾਰਾਜ ਦੇ ਬਹੁਤੇ ਸਿੱਖ ਸੇਵਕ ਸਨ, ਦਰਸ਼ਨ ਕੋ ਉਮੰਗੇ ਉਹ ਮੰਗੇ ਆਨੰਦੇ, ਉਮੰਗੇ ਆਨੰਦੇ ਕਹਿੰਦੇ ਇਸ ਤਰ੍ਹਾਂ ਸਤਿਗੁਰੂ ਦੇ ਦਰਸ਼ਨ ਕਰਨ ਲਈ ਬੜੇ ਆਨੰਦ ਕਰਕੇ ਉਮਗੇ ਕੀ ਉਛਰੇ ਹਨ, ਬੰਦੇ ਟੋਲ ਸੰਗਤਾਂ ਆਈ, ਜਿੰਨੀਆਂ ਸੰਗਤਾਂ ਵੱਡੇ ਵੱਡੇ ਜੱਥੇ ਬਣ ਕੇ ਆ ਗਈਆਂ, ਚੌਂਦਿਸ ਤੇ ਵਸਤੂ ਘਨ ਲਿਆਈ, ਚਾਰੇ ਤਰਫੋਂ ਤਾਂ ਸੰਗਤਾਂ ਆਈਆਂ, ਬੜੀਆਂ ਵਸਤੂਆਂ ਭੇਟਾ ਲਈ ਲੈ ਆਈਆਂ, ਆਨ ਸਭਨ ਗੁਰ ਦਰਸ਼ਨ ਹੇਰਾ, ਕੇ ਸਾਰਿਆਂ ਨੇ ਗੁਰੂ ਅਮਰਦਾਸ ਸਾਹਿਬ ਦਾ ਦਰਸ਼ਨ ਤੱਕਿਆ ਹੈ ਕੀਤਾ ਹੈ, ਮੇਲਾ ਮਿਲਕੇ ਭਇਓ ਬਡੇਰਾ, ਇਸ ਤਰ੍ਹਾਂ ਕਹਿੰਦੇ ਇਕੱਠ ਮਿਲ ਕੇ ਬੜਾ ਭਾਰੀ ਕਹਿੰਦੇ ਮੇਲਾ, ਮੇਲਾ ਮਿਲਕੇ ਭਇਓ ਬਡੇਰਾ, ਜੋੜ ਮਿਲ ਮਿਲ ਕੇ ਬਹੁਤ ਵੱਡਾ ਮੇਲ ਹੋ ਗਿਆ, ਇਕੱਠ ਹੋ ਗਿਆ, ਜਥਾ ਚਕੋਰ ਹੋਏ ਸਮਦਾਇਆ, ਇਸ ਤਰ੍ਹਾਂ ਕਹਿੰਦੇ ਬਹੁਤੇ ਜਿਹੜੇ ਚਕੋਰ ਇੱਕ ਜਗ੍ਹਾ ਇਕੱਠੇ ਹੋ ਜਾਵਣ, ਸ੍ਰੀ ਸਤਿਗੁਰ ਨਿਸਪਤ ਦਰਸਾਵਾ, ਗੁਰੂ ਅਮਰਦਾਸ ਸਾਹਿਬ ਜੀ ਪੂਰਨਵਾਸੀ ਦੇ ਚੰਦਰਮਾ ਵਾਂਗ ਦਰਸ਼ਨ ਕਰ ਰਹੇ, ਗੋਇੰਦ ਵਾਲ ਵਿਸਾਲ ਸੋ ਪੀਰ, ਕਹਿੰਦੇ ਵਿਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਚ ਬੜੀ ਸਿੱਖ ਸੰਗਤਾਂ ਦੀ ਭੀੜ ਲੱਗ ਰਹੀ, ਦਰਸ਼ਨ ਵਾਰ ਨ ਪਾਵਹਿ ਤੀਰ, ਇਸ ਤਰ੍ਹਾਂ ਦਰਸ਼ਨ ਕਰਦੀਆਂ ਕਿਸੇ ਨੂੰ ਨੇੜੇ ਜਾਣ ਦੀ ਬਾਰੀ ਨੀ ਮਿਲ ਰਹੀ ਹੈ, ਪਾਇਨ ਪਾਸ ਉਪਾਇਨ ਧਰ ਧਰ, ਜਿਨ੍ਹਾਂ ਨੂੰ ਵੀ ਬਾਰੀ ਮਿਲਦੀ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਕੋਲ ਭੇਟਾ ਰੱਖ ਰੱਖ, ਆਵਹਿ ਜਾਹ ਬੰਦਨਾ ਕਰ ਕਰ, ਮਹਾਰਾਜ ਨੂੰ ਨਮਸਕਾਰਾਂ ਕਰਕੇ ਕੋਈ ਜਾ ਰਹੇ ਹੈ, ਕੋਈ ਦਰਸ਼ਨ ਕਰਨ ਲਈ ਆ ਰਹੇ ਹੈ, ਸਿੱਖ ਅਨੇਕ ਦੇਗ ਕੋ ਲਾਗੇ, ਉਧਰ ਗੁਰੂ ਕੇ ਲੰਗਰ ਵਿੱਚ ਅਨੇਕਾਂ ਗੁਰਸਿੱਖ ਦੇ ਰਸੋਈ ਲੰਗਰ ਤਿਆਰ ਕਰਨ ਲੱਗੇ ਹੋਏ, ਕਰਹਿ ਪਾਕ ਸਿੱਧ ਉਰ ਅਨਰਾਗੇ, ਦੇ ਵਿੱਚ ਪ੍ਰੇਮੀ ਪਿਆਰੇ ਹੋਏ ਹੋਏ ਜਿਹੜੀ ਪਾਕ ਕੀ ਰਸੋਈ ਉਸਨੂੰ ਸਿੱਧ ਕੀ ਤਿਆਰ ਕਰਨ ਲੱਗੇ ਹੋਏ ਹੈ, ਕੇਤਿਕ ਨੀਰ ਆਨਬੋ ਕਰਹੀ, ਤੇਰੇ ਪ੍ਰੇਮ ਪਿਆਰੇ ਹੋਏ ਰਸੋਈ ਤਿਆਰ ਕਰੇ, ਕੀ ਕਹਿੰਦੇ ਵਿਆਸਾ ਨਦੀ ਵਿੱਚੋਂ ਪਾਣੀ ਦੇ ਘੜੇ ਭਰ ਭਰ ਲਿਆਉਂਦੇ ਹਨ, ਸੰਗਤ ਕੋ ਸੇਵਾ ਹਿਤ ਧਰਹੀ, ਇਸ ਤਰ੍ਹਾਂ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰੇ ਪ੍ਰੇਮ ਰੱਖਦੇ ਹੋਏ, ਮਹਾ ਕੁਲਾਹਲ ਮੇਲਾ ਹੋਵਾ, ਇਸ ਤਰ੍ਹਾਂ ਕਹਿੰਦੇ ਬੜਾ ਭਾਰੀ ਕੁਲਾਹਲ ਕੀ ਵਰਸ਼ਾ ਬੜਾ ਉਸ ਵਾਰ ਬੜਾ ਜੋੜ ਮੇਲਾ ਹੋਇਆ, ਹਰਕਤ ਸੰਗਤ ਦੀਰਘ ਜੋਵਾ, ਬਹੁਤੀ ਸੰਗਤ ਆਪੋ ਵਿੱਚ ਦੇਖ ਕੇ ਖੁਸ਼ ਹੋ ਰਹੀ ਕੀ ਹੈ? ਕਰਹਿ ਪਰਸ ਪਰ ਭਾਉ ਵਿਸਾਲਾ। ਇੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ, ਆਪੋ ਵਿੱਚ ਇੱਕ ਦੂਸਰੇ ਨਾਲ ਬਹੁਤਾ ਪ੍ਰੇਮ ਪਿਆਰ ਕਰ ਰਹੀਆਂ। ਉਜਰਹਿ ਮਿਲ ਗੁਰ ਕੋ ਜਸ ਜਾਲਾ। ਆਪੋ ਵਿੱਚ ਹੀ ਮਿਲ ਮਿਲ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤਾ ਜਸ ਉਚਾਰਨ ਕਰ ਰਹੀਆਂ। ਅਤ ਆਨੰਦ ਸੰਗਤ ਮਹਿ ਹੋਏ। ਇੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ, ਉਹਨਾਂ ਦੇ ਵਿੱਚ ਬੜਾ ਭਾਰੀ ਆਨੰਦ ਹੋ ਰਿਹਾ ਹੈ। ਸੁਖ ਮੇਲੇ ਕੋ ਲਹਿ ਸਾਸ ਸਭ ਕੋ। ਆਏ ਕਹਿੰਦੇ ਜਿੰਨੇ ਆਏ ਆਏ ਜੋੜ ਮੇਲੇ ਦਾ ਸਾਰੇ ਸੁਖ ਲੈ ਰਹੇ। ਜੇਤਿਕ ਸਮੋ ਬੀਤਿਓ ਜਬ ਜਾਣਿਓ, ਕਿਤਕ ਸਮੋ ਬੀਤਿਓ ਜਬ ਜਾਣਿਓ। ਗੁਰੂ ਅਮਰਦਾਸ ਸਾਹਿਬ ਨੇ ਜਾਣਿਆ ਵੀ ਕੁਝ ਕੁ ਸਮਾਂ ਲੰਘ ਗਿਆ ਹੈ। ਸ੍ਰੀ ਸਤਿਗੁਰ ਕਿਰਪਾਲ ਬਖਾਨਿਓ। ਗੁਰੂ ਅਮਰਦਾਸ ਸਾਹਿਬ ਨੇ ਕਿਰਪਾਲੂ ਜੀ ਨੇ ਬੈਠਿਆ ਬੈਠਿਆ ਕੁਝ ਸਮਾਂ ਬੀਤਣ ਤੋਂ ਬਚਨ ਕਿਹਾ। ਰਾਮਦਾਸ ਕੋ ਚਿਰ ਬਹੁ ਹੋਵਾ। ਰਾਮਦਾਸ ਜੀ ਸਨ, ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਹੈ। ਕਹਾਂ ਗਇਓ ਹਮ ਨਿਕਟ ਨ ਜੋਵਾ। ਕਿੱਥੇ ਚਲੇ ਗਏ ਰਾਮਦਾਸ ਜੀ, ਅਸੀਂ ਨੇੜੇ ਤੇੜੇ ਦੇਖੇ ਹੀ ਨਹੀਂ ਹੈ। ਸੇਵਕ ਬੱਲੂ ਕਹਿਓ ਸੁਣਾਏ। ਉਸ ਵੇਲੇ ਬੱਲੂ ਸੇਵਕ ਨੇ ਗੁਰੂ ਅਮਰਦਾਸ ਜੀ ਨੂੰ ਸੁਣਾ ਕੇ ਕਿਹਾ, ਸੰਗਤ ਕੀ ਬਹੁ ਸੇਵਕ ਮਾਏ। ਜਿਹੜਾ ਰਾਮਦਾਸ ਹੈ ਉਹ ਤਾਂ ਬਾਹਰੋਂ ਆਈ ਸੰਗਤ ਦੀ ਬੜੀ ਸੇਵਾ ਕਰ ਰਹੇ। ਦੇਗ ਤਿਆਰ ਕਰ, ਦੇਗ ਤਿਆਰ ਕਰ ਦੇਹ ਆਹਾਰਾ। ਗੁਰੂ ਕੇ ਲੰਗਰ ਵਿੱਚ ਲਿਆਰ ਤਿਆਰ ਕਰਕੇ ਸਭ ਨੂੰ ਉਹ ਭੋਜਨ ਦੇ ਰਹੇ ਹੈ। ਪੰਗਤ ਕੋ ਬਿਠਾਏ ਇੱਕ ਸਾਰਾ। ਗੁਰੂ ਕੀਆਂ ਸਿੱਖ ਸੰਗਤਾਂ ਨੇ ਕਹਿੰਦੇ ਲਗਾਤਾਰ ਸਿੱਧੀ ਪੰਗਤ ਵਿੱਚ ਬਿਠਾਉਂਦੇ ਆ। ਸੀਤਲ ਸੀਤਲ ਜਲ ਕੋ ਭਰ ਭਰ ਲਿਆਵੇ। ਜਿਹੜੀਆਂ ਸੰਗਤਾਂ ਤੇ ਆਈਆਂ ਉਹਨਾਂ ਨੂੰ ਕਹਿੰਦੇ ਠੰਡਾ ਪਾਣੀ ਵਿਆਸਾ ਵਿੱਚੋਂ ਭਰ ਭਰ ਕੇ ਲਿਆਉਂਦੇ। ਬੂਝ ਬੂਝ ਸੰਗਤ ਕੋ ਪਿਆਵੇ। ਗੁਰੂ ਕੀ ਸਿੱਖ ਸੰਗਤ ਆਈ ਉਹਨਾਂ ਨੂੰ ਮਾਰਾ ਪੁੱਛ ਪੁੱਛ ਕੇ ਜਲ ਛਕਾਉਂਦੇ। ਸੁਧਾ ਪਿਪਾਸਾ ਸਭ ਕੀ ਹਰੈ। ਰਾਮਦਾਸ ਜੀ ਤਾਂ ਜਿੰਨੇ ਗੁਰੂ ਕੇ ਸਿੱਖ ਭੁੱਖ ਹੈ ਜਾਂ ਤੇ ਆ, ਪੁੱਛ ਪੁੱਛ ਕੇ ਸਾਰਿਆਂ ਦੀ ਦੂਰ ਕਰ ਰਹੇ। ਵਾਂਛਤ ਸਿੱਖਿਅਨ ਦੇ ਬੋ ਕਰੈ। ਉਹ ਗੁਰੂ ਕੇ ਸਿੱਖ ਇੱਥੇ ਆਏ ਮਾਰਾ, ਉਹਨਾਂ ਨੂੰ ਜੋ ਚਾਹੁੰਦੇ ਉਹੀ ਉਹ ਦੇਣਾ ਕਰ ਰਹੇ। ਕਰ ਮਹਿ ਗਹਿ ਬੀਜਣਾ ਫੇਰ। ਜਿਹੜੀਆਂ ਸੰਗਤ ਬਾਰਾਂ ਆਈਆਂ ਹਨ, ਮੁੜ ਕੇ ਆਇਆ ਉਹਨਾਂ ਨੂੰ ਹੱਥਾਂ ਵਿੱਚ ਪੱਖਾ ਲੈ ਕੇ ਫੇਰ ਲੱਗ ਪੈਂਦੇ। ਵਾਯੂ ਕਰਤ ਉਸਨ ਬਹੁ ਹੇਰ। ਬਹੁਤੀ ਗਰਮੀ ਜੀ ਆਈ, ਦੇਖ ਕੇ ਉਹਨਾਂ ਨੂੰ ਪੱਖਾ ਚੱਲਣ ਲੱਗ ਪੈਂਦੇ। ਸਭ ਸੰਗਤ ਕੋ ਖੁਸ਼ੀ ਕਰੰਤਾ। ਇਸ ਤਰ੍ਹਾਂ ਮਹਾਰਾਜ ਜਿੰਨੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਖੁਸ਼ ਕਰ ਰਿਹਾ ਰਾਮਦਾਸ। ਇਤ ਉਤ ਫਿਰ ਕੈ ਸੇਵ ਬੁਝੰਤਾ। ਇਧਰ ਉਧਰ ਜਿੱਥੇ ਕਿੱਥੇ ਤੰਬੂ ਲੱਗੇ ਆ ਸਾਰੇ ਨੂੰ ਫਿਰ ਤੁਰ ਕੇ ਉਹ ਸੇਵਾ ਪੁੱਛਦਾ ਵੀ ਕੀ ਲੋੜ ਹੈ। ਚਾਹੇ ਜੋ ਦੇਹ ਆਹਾਰਕ ਪਾਣੀ। ਹਾਂ, ਜੋ ਕਿਸੇ ਨੂੰ ਚਾਹੀਦਾ, ਜਲ ਚਾਹੀਦਾ, ਲੰਗਰ ਚਾਹੀਦਾ, ਉਹੀ ਦੇਨੇ। ਇਸ ਪ੍ਰਕਾਰ ਕੀ ਸੇਵਾ ਠਾਨੀ। ਇਸ ਤਰ੍ਹਾਂ ਮਹਾਰਾਜ ਰਾਮਦਾਸ ਜੀ ਨੇ ਗੁਰੂ ਕੇ ਲੰਗਰ ਵਿੱਚ ਮਹਾਨ ਸੇਵਾ ਕੀਤੀ ਤੇ ਕਰ ਰਹੇ। ਜਾਂ ਤੇ ਨਹਿ ਆਵਨ ਤਿਸ ਕੇਰਾ। ਇਸ ਕਰਕੇ ਮਹਾਰਾਜ ਆਪ ਜੀ ਦੀ ਹਜ਼ੂਰੀ ਵਿੱਚ ਉਹਨਾਂ ਦਾ ਆਉਣਾ ਨਹੀਂ ਹੋਇਆ ਹੈ। ਰਹਿਓ ਰੁਕਿਓ ਜਹ ਕਾਜ ਬਡੇਰਾ। ਗੁਰੂ ਕੇ ਲੰਗਰ ਵਿੱਚ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਮਹਾਨ ਕਾਰਜ ਉਹਦੇ ਵਿੱਚ ਰੁਕ ਰਹੇ ਹੈ। ਸੁਣ ਸ੍ਰੀ ਸਤਿਗੁਰ ਅਮਰ ਪ੍ਰਸੰਨ। ਹਾਂ, ਬੱਲੂ ਜੀ ਜੋ ਸੇਵਕ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ। ਕਹਿਓ ਕਿ ਰਾਮਦਾਸ ਹੈ ਧਨ। ਕਹਿਣ ਲੱਗੇ ਵੀ ਬੱਲੂ ਰਾਮਦਾਸ ਤਾਂ ਬਹੁਤ ਫਿਰ ਧਨਤਾ ਯੋਗ ਹੈ। ਜਿਨ ਸੰਗਤ ਕੀ ਸੇਵਾ ਕਰੀ। ਇਹਨਾਂ ਨੇ ਵੀ ਗੁਰੂ ਕੀ ਸਿੱਖ ਸੰਗਤ ਦੀ ਇਹ ਸੇਵਾ ਕੀਤੀ। ਹਮਰੇ ਹਿਤ ਇਮ ਪ੍ਰੀਤ ਧਰੀ। ਸਾਡੇ ਵਾਸਤੇ ਜਾਣੀ ਕਾਮਨਾ ਤੋਂ ਰਹਿਤ ਕਿਉਂਕਿ ਪ੍ਰੀਤੀ ਧਾਰੀ ਹੈ। ਦੁਲੱਭ ਪਦਾਰਥ ਹੋਏ ਨਾ ਕੋਏ। ਫਿਰ ਵੀ ਉਹਨਾਂ ਵਾਸਤੇ ਤਾਂ ਕੋਈ ਐਸਾ ਪਦਾਰਥ ਦੁਰਲੱਭ ਨਹੀਂ ਹੋਵੇ। ਨੌ ਨਿਧ ਸਿੱਧ ਪਾਏ ਹੈ ਸੋਏ। ਇਹ ਲੰਗਰ ਵੀ ਸੇਵਾ ਕਰੀ ਜਾਏ ਨੌ ਨਦੀਆਂ ਸਿੱਧੀਆਂ ਸਭ ਪਾਵੇਗਾ। ਸਿੱਖ ਮੇਰੇ ਸੇਵੇ ਅਨੁਰਾਗ। ਰਾਮਦਾਸ ਜੀ ਨੇ ਜਿਹੜੇ ਮੇਰੇ ਸਿੱਖ ਹੈ ਉਹਨਾਂ ਨੂੰ ਪ੍ਰੇਮ ਨਾਲ ਸੇਵਿਆ। ਅਪਰ ਨਾ ਇਸ ਤੇ ਕੋਈ ਵੱਡ ਭਾਗ। ਇਸ ਕਰਕੇ ਭਾਈ ਬੱਲੂ ਇਹ ਰਾਮਦਾਸ ਜੀ ਵਰਗਾ ਤਾਂ ਹੋਰ ਕੋਈ ਵੱਡਾ ਭਾਗਾਂ ਵਾਲਾ ਨਹੀਂ ਹੋਇਆ। ਜਗ ਮਹਿ ਬੰਸ ਵਿਸਾਲ ਜੋ ਇਸ ਕੋ। ਇਹ ਜੋ ਰਾਮਦਾਸ ਜੀ ਇਹਨਾਂ ਦੀ ਜਿਹੜੀ ਸੋਡ ਵੰਸ ਹੈ ਸੰਸਾਰ ਦੇ ਵਿੱਚ ਬਹੁਤ ਪ੍ਰਸਿੱਧ ਹੋਵੇਗੀ। ਪੂਜ ਮਾਨ ਹੋਵਹ ਚਹੁ ਦਿਸ਼ਕੋ। ਇਹਦੇ ਚਾਰ ਛਪੇਰੇ ਇਹਨਾਂ ਦੀ ਸੋਡ ਵੰਸ ਪੂਜਨੀਕ ਹੋਵੇਗੀ। ਜੋ ਨਰ ਮਮ ਸੰਗਤ ਕੋ ਸੇਵਹ। ਬੱਲੂ ਜੋ ਸਾਡੇ ਗੁਰੂ ਨਾਨਕ ਦੀ ਸਿੱਖ ਸੰਗਤ ਦੀ ਸੇਵਾ ਕਰਦਾ ਹੈ। ਫਲਤ ਪਲਤ ਮਹਿ ਸੋ ਸੁਭ ਫਲ ਲੇਵਹ। ਲੋਕ ਪ੍ਰਲੋਕ ਦੀ ਵੀ ਚੰਗਾ ਸੁਖਦਾਈ ਫਲ ਲੈ ਲੈਂਦਾ। ਹੋਰ ਮਹਾਤਮ ਜੇਤਿਕ ਹੈ। ਸਾਡਾ ਜਿਹੜੇ ਸੇਵਾ ਦਾ ਕੋਈ ਪ੍ਰਤਾਪ ਹੈ ਮਹਾਤਮ ਹੈ। ਰਾਮਦਾਸ ਜਾਣੈ ਫਲ ਲਹਿ। ਰਾਮਦਾਸ ਜੀ ਹਿਰਦੇ ਵਿੱਚ ਜਾਣਦੇ ਹੈ ਤੇ ਉਹ ਫਲ ਲੈ ਲੈਣਾ ਉਹਨਾਂ ਨੇ। ਦੋਹੇ ਲੋਕਾਂ ਮਹਿ ਜੋ ਪਦ ਉੱਚੇ। ਦੋਹਾਂ ਲੋਕਾਂ ਵਿੱਚ ਸਭ ਤੋਂ ਉੱਚਾ ਅਹੁਦਾ ਹੈ। ਰਾਮਦਾਸ ਤਹਿ ਜਾਏ ਬਹੁ। ਰਾਮਦਾਸ ਜੀ ਸੇਵਾ ਕਰਕੇ ਉਹ ਸਭ ਤੋਂ ਉੱਚੇ ਅਹੁਦੇ ਤੇ ਪੁੱਜ ਜਾਣ। ਜਗ ਮਹਿ ਪ੍ਰਗਟ ਪ੍ਰਕਾਸ਼ ਕਰਹੇਂਗੇ। ਸੰਸਾਰ ਦੇ ਵਿੱਚ ਬਹੁਤ ਵੱਡਾ ਆਪਣਾ ਤੇਜ ਪ੍ਰਗਾਪ ਦਾ ਪ੍ਰਕਾਸ਼ ਕਰਨਗੇ। ਇਸ ਪਿੱਛੇ ਸਿੱਖ ਬ੍ਰਿੰਦ ਤਰਹੇਂਗੇ। ਭਈਓ ਰਾਮਦਾਸ ਜੀ ਇਹਨਾਂ ਦੇ ਮਗਰ ਲੱਗ ਕੇ ਬੇਅੰਤ ਸਿੱਖ ਸੇਵਕ ਤਰਨਗੇ। ਇਤਿਆਦਿਕ ਬਹੁ ਜਸ ਕੋ ਕਹਿਓ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਦਾ ਬੜਾ ਭਾਰੀ ਜਸ ਕੀਤਾ। ਇਹੋ ਲਾਇਕ ਸਤਗੁਰ ਨੇ ਲਹਿਓ। ਸਤਿਗੁਰ ਅਮਰਦਾਸ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਤਾਂ ਗੁਰਤਾ ਗੱਦੀ ਦੇ ਵੀ ਯੋਗ ਹੈ। ਬਹੁਤ ਸੰਗਤਾਂ ਭਈ ਇਕੱਤਰ। ਇਧਰ ਵਿਸਾਖੀ ਵਾਲੇ ਦਿਨ ਸੰਗਤ ਬਹੁਤ ਇਕੱਠੀਆਂ ਹੋ ਗਈ ਹੈ। ਮਿੱਤਰ ਦੋਸਤ ਗੁਰ ਸਮ ਸਿੱਖ ਕੋ ਸਿੱਖ ਮਿਲ ਸੇਵਹਿ। ਗੁਰੂ ਕੇ ਸਿੱਖ ਸਿੱਖਾਂ ਨਾਲ ਮਿਲ ਜੁਲ ਕੇ ਗੁਰੂ ਮਹਾਰਾਜ ਦੇ ਸਮਾਨ ਹੀ ਸੇਵਾ ਕਰਦੇ ਵੀ ਇਹ ਗੁਰੂ ਸਮਾਨ ਹੈ ਸਿੱਖ ਸਾਡੇ ਲਈ। ਚਰਨ ਧੋਏ ਚਰਨਾ ਮ੍ਰਿਤ ਲੇਵਹਿ। ਇੱਕ ਦੂਸਰੇ ਦੇ ਚਰਨਾਂ ਨੂੰ ਧੋਂਦੇ ਚਰਨਾ ਮਤ ਲੈਂਦੇ। ਸਗਲ ਨਗਰ ਕੀਰਤਨ ਧੁਨ ਹੋਏ। ਸਾਰੇ ਗੋਇੰਦਵਾਲ ਨਗਰ ਦੇ ਵਿੱਚ ਜਿੱਥੇ ਕਿੱਥੇ ਕੀਰਤਨ ਦੀ ਆਵਾਜ਼ ਹੋ ਰਹੀ। ਵਾਹਿਗੁਰੂ ਸਿਮਰਹਿ ਸਭ ਕੋਇ। ਜਿੱਥੇ ਜਿੱਥੇ ਕੋਈ ਤੰਬੂ ਵਿੱਚ ਬੈਠਾ ਵਾਹਿਗੁਰੂ ਵਾਹਿਗੁਰੂ ਸਿਮਰੀ ਜਾਂਦਾ ਹੈ। ਤਿਸ ਦਿਨ ਤੇ ਮੇਲੇ ਕੀ ਰੀਤ। ਉਸ ਦਿਨ ਤੋਂ ਲੈ ਕੇ ਜਿਹੜੀ ਜੋੜ ਮੇਲੇ ਦੀ ਮਰਯਾਦਾ ਹੈ। ਕਰੀ ਵਿਦਤ ਗੁਰ ਹੋਏ ਅਬਨੀਤ। ਗੁਰੂ ਮਹਾਰਾਜ ਜੀ ਨੇ ਗੱਲ ਪ੍ਰਗਟ ਕਰ ਦਿੱਤੀ ਵੀ ਹਮੇਸ਼ਾ ਇਹ ਰੀਤੀ ਜਿਹੜੀ ਹੈ ਉਹ ਕਹਿੰਦੇ ਹੋਏਗੀ। ਵਿਸਾਖੀ ਵਾਲੇ ਦਿਨ ਇੱਥੇ ਜੋੜ ਮੇਲ ਹੋਇਆ ਕਰੇਗਾ। ਪਿਖ ਪ੍ਰਭਾਉ ਸਤਿਗੁਰ ਵਡਿਆਈ। ਮਹਾਰਾਜ ਦਾ ਤੇਜ ਪ੍ਰਤਾਪ ਦੇਖ ਕੇ ਤੇ ਬੜੀ ਵਡਿਆਈ ਤੱਕ ਕੇ ਨਿੰਦਕ ਦੁਸ਼ਟ ਮਹਾਂ ਦੁੱਖ ਪਾਈ। ਜਿਹੜੇ ਗੁਰੂ ਘਰ ਦੇ ਨਿੰਦਕ ਸੀ ਉਹ ਦੁਸ਼ਟ ਗੋਂਦੇ ਚੌਧਰੀ ਦੇ ਭਤੀਜੇ ਭਤੂਜੇ ਸਨ ਉਹਨਾਂ ਨੇ ਬੜਾ ਦੁੱਖ ਪਾਇਆ। ਮੇਲਾ ਵਿਛੜੇ ਪੁਰ ਗਏ। ਇੱਧਰ ਜਦੋਂ ਜੋੜ ਮੇਲਾ ਵਿਛੜ ਗਿਆ ਸ਼ਹਿਰਾਂ ਨਗਰਾਂ ਵੀ ਸਿੱਖ ਚਲੇ ਗਏ। ਗੁਰੂ ਬਿਰਤਾਂਤ ਸੁਣਾਵਤ ਪਏ। ਕਿੱਥੇ ਕਿੱਥੇ ਕੋਈ ਗਿਆ ਹੈ ਗੁਰੂ ਮਹਾਰਾਜ ਦਾ ਪ੍ਰਸੰਗ ਸਭ ਨੂੰ ਸੁਣਾਇਆ ਹੈ। ਪੰਥ ਨਵੀਨ ਪ੍ਰਕਾਸ਼ਨ ਕਰਿਓ। ਇੱਧਰ ਕਹਿੰਦੇ ਜਿਹੜੇ ਦੁਸ਼ਟ ਹੈ ਨਾ ਉਹ ਖੱਤਰੀ ਬ੍ਰਾਹਮਣ ਮਿਲ ਕੇ ਕਹਿੰਦੇ ਵੀ ਇਹ ਨਵਾਂ ਹੀ ਪੰਥ ਪ੍ਰਕਾਸ਼ ਕਰ ਦਿੱਤਾ। ਭੇਦ ਵਰਨ ਜਾਤੀ ਪਰ ਹਰਿਓ। ਜਿਹੜਾ ਕਹਿੰਦੇ ਜਾਤੀ ਵਰਨ ਦਾ ਭੇਦ ਸੀ ਉਹ ਕਹਿੰਦੇ ਨਾਸ ਕਰ ਦਿੱਤਾ। ਚਤੁਰ ਵਰਨ ਇੱਕ ਦੇਗ ਆਹਾਰਾ। ਸਾਰੇ ਵਰਨਾਂ ਨੂੰ ਇੱਕੋ ਕਹਿੰਦੇ ਦੇ ਲੰਗਰ ਦੇ ਵਿੱਚ ਭੋਜਨ। ਇੱਕ ਸਮ ਸੇਵਹਿ ਧਰ ਉਰ ਪਿਆਰਾ। ਇੱਕ ਸਮਾਨ ਹੀ ਪਿਆਰ ਜਾ ਧਰ ਕੇ ਸੇਵਦੇ। ਚਰਨਾ ਮ੍ਰਿਤ ਕੋ ਦੇ ਸਿੱਖ ਕਰੈ। ਚਰਨਾਂ ਦਾ ਅਮਰ ਦੇ ਕੇ ਸਿੱਖ ਬਣਾਉਣਾ ਕਰਦੇ। ਵਾਹਿਗੁਰੂ ਸਿਮਰਹਿ ਹਿਤ ਧਰੈ। ਵਾਹਿਗੁਰੂ ਸਿਮਰਦੇ ਅਹਿਤ ਧਰ ਕੇ ਪ੍ਰੇਮ ਰੱਖ ਕੇ। ਸੁਣ ਖੱਤਰੀ ਦਿਜ ਗਨ ਅਗਿਆਨੀ। ਇਸ ਤਰ੍ਹਾਂ ਕਹਿੰਦੇ ਸੁਣ ਕੇ ਜਿਹੜੇ ਖੱਤਰੀ ਤੇ ਮੂਰਖ ਜੇ ਬ੍ਰਾਹਮਣ ਹਨ ਅਗਿਆਨੀ। ਪਰਮ ਅਭਗਤ ਜਾਤ ਕਬ ਮਾਨੇ। ਜਿਹੜੇ ਜਾਤ ਮਾਨੀ ਜਾਤੀ ਦੇ ਹੰਕਾਰੀ ਬੜੇ ਭਾਰੀ ਭਗਤ ਦੇ ਨਾਸਤਿਕ ਦੇ ਹਨ। ਜਰਹਿ ਨ ਗੁਰ ਕੀ ਸਿਫਤ ਉਦਾਰਾ। ਜਦੋਂ ਗੁਰੂ ਮਹਾਰਾਜ ਦੀ ਸਿਫਤ ਵਡਿਆਈ ਪਈ ਹੁੰਦੀ ਏ ਸਹਾਰ ਨਹੀਂ ਸਕਦੇ। ਕਹੇ ਸੋ ਕਿਆ ਪਰ ਪੰਚ ਪਸਾਰਾ, ਕਹਿੰਦੇ ਕਿ ਇਹਨਾਂ ਨੇ ਪਖੰਡ ਜਾ ਫੈਲਾਇਆ ਇੱਥੇ। ਇੱਕ ਦਿਨ ਮਿਲ ਸਭ ਮਸਲਤ ਕਰੀ, ਇੱਕ ਦਿਨ ਖੱਤਰੀਆਂ ਨੇ ਬ੍ਰਾਹਮਣਾਂ ਨੇ ਮਿਲ ਕਰਕੇ ਆਪੋ ਵਿੱਚ ਹੀ ਸਲਾਹ ਜੀ ਕੀਤੀ ਹੈ। ਇਹ ਤੋਂ ਰੀਤ ਬੁਰੀ ਜਗ ਪਰੀ, ਕਹਿੰਦੇ ਵੀ ਇਹ ਤਾਂ ਜਿਹੜੀ ਰੀਤੀ ਮਰਯਾਦਾ ਸੰਸਾਰ ਵਿੱਚ ਭੈੜੀ ਪੈ ਗਈ। ਅਬ ਦਿਜਕੋ ਨਹਿ ਮਾਨਤ ਮਾਨਹਿ ਕੋਏ, ਹੁਣ ਸਾਨੂੰ ਬ੍ਰਾਹਮਣਾਂ ਨੂੰ ਕੋਈ ਮੰਨਦਾ ਪੂਜਾ ਹੀ ਨਹੀਂ। ਖੱਤਰੀ ਧਰਮ ਨਸ਼ਟ ਸਭ ਹੋਏ, ਜਿਹੜਾ ਖੱਤਰੀਆਂ ਦਾ ਧਰਮ ਸੀ ਉਹ ਵੀ ਸਾਰਾ ਨਸ਼ਟ ਭ੍ਰਿਸ਼ਟ ਹੋ ਗਿਆ। ਚਤੁਰ ਵਰਨ ਕੋ ਇੱਕ ਮਤ ਕਰਿਓ, ਚਾਰੇ ਵਰਨਾਂ ਦਾ ਜਾਤੀਆਂ ਦਾ ਇੱਕ ਹੀ ਮਤ ਕਰਤਾ, ਸਾਰੇ ਇਕੱਠੇ ਕਰ ਦਿੱਤੇ। ਭ੍ਰਿਸ਼ਟ ਹੋਏ ਜਗ ਧਰਮ ਪਹਿਰਿਓ, ਭ੍ਰਿਸ਼ਟ ਹੋ ਗਏ ਸੰਸਾਰ ਵਿੱਚ ਧਰਮ ਹੀ ਨਾਸ਼ ਕਰਤਾ ਇਹਨਾਂ ਨੇ। ਇੱਕ ਥਲ ਭੋਜਨ ਸਭ ਕੋ ਖਾਈ, ਦੇਖੋ ਇੱਕ ਥਾਂ ਗੁਰੂ ਕੇ ਲੰਗਰ ਵਿੱਚ ਇਕੱਠੇ ਜੇ ਹੋ ਕੇ ਭੋਜਨ ਛਕਦੇ ਆਏ। ਸ਼ੰਕਰ ਵਰਨ ਪ੍ਰਜਾ ਅਬ ਪਈ, ਇਹ ਤਾਂ ਹੁਣ ਜਿੰਨੀ ਪ੍ਰਜਾ ਸੀ ਸ਼ੰਕਰ ਵਰਨੀ ਹੋ ਗਈ, ਸਭ ਜਾਤ ਬਰਾਤ ਮਿਲ ਗਈ ਹੈ। ਦੇਵ ਪਿਤਰ ਕੀ ਮਨਤਾ ਛੋਰੀ, ਜਿਹੜੇ ਸਿੱਖ ਜੇ ਬਣ ਜਾਂਦੇ ਦੇਵਤਿਆਂ ਦੀ ਬਜ਼ੁਰਗਾਂ ਦੀ ਮੰਨਤ ਕਰਨੀ, ਇਹਨਾਂ ਛੜਦੀਆਂ ਬੜੀਆਂ ਨੂੰ ਨੀ ਪੂਜਦੇ। ਸਭ ਮੇਰੇ ਯਾਦ ਜਗਤ ਕੀ ਤੋਰੀ, ਗੁਰੂ ਅਮਰਦਾਸ ਤੇ ਮਗਰ ਲੱਗ ਕੇ ਇਹਨਾਂ ਸਿੱਖਾਂ ਨੇ ਸਾਰੀ ਮਰਯਾਦਾ ਦੀ ਤੋੜ ਭੰਨ ਕਰ ਦਿੱਤੀ। ਅਬ ਉਪਾਏ ਇੱਕ ਕਰਨ ਪੁਕਾਰ, ਆਪੋ ਵਿੱਚ ਹੀ ਕਹਿੰਦੇ ਇੱਕ ਉਪਰਾਲਾ ਹੈਗਾ ਵੀ ਉਹ ਅਕਬਰ ਪਾਤਸ਼ਾਹ ਕੋਲ ਫਰਿਆਦ ਕਰੀਏ। ਵਰਜਹ ਪਾਤਸ਼ਾਹ ਇਸ ਢਾਰ, ਇਹ ਜਿਹੜਾ ਤਰੀਕਾ ਜਾ ਨਾ ਇਹ ਜਿਹੜੀ ਜਿੱਥੀ ਜੀ ਪੈ ਚੱਲੀ ਅਕਬਰ ਪਾਤਸ਼ਾਹ ਰੋਕ ਦੇਵੇਗਾ। ਇਮ ਮਸਲਤ ਕਰ ਇਕੱਠੇ ਹੋਇ ਕੇ, ਇਸਰਾ ਬ੍ਰਾਹਮਣ ਤੇ ਖੱਤਰੀ ਕਹਿੰਦੇ ਇਕੱਠਿਆਂ ਜੇ ਹੋ ਕੇ ਸਲਾਹ ਕਰਕੇ, ਜਿਹ ਖੱਤਰੀ ਮੁਖ ਅਤ ਦੁੱਖ ਪੈ ਗਏ, ਇਹਨਾਂ ਵਿੱਚੋਂ ਜਿਹੜੇ ਮੁਖੀ ਕਹਿੰਦੇ ਖੱਤਰੀ ਤੇ ਬ੍ਰਾਹਮਣ ਬੜਾ ਦੁੱਖ ਜਿਹਾ ਪਾ ਕੇ, ਲਵਪੁਰ ਗਏ ਫਿਰਾਦੀ ਸਾਰੇ, ਸਾਰੇ ਕਹਿੰਦੇ ਪ੍ਰਕਾਰ ਕਰਨ ਵਾਲੇ ਬਣ ਕੇ ਲਾਹੌਰ ਨੂੰ ਚਲੇ ਗਏ। ਢਿੱਗ ਅਕਬਰ ਕੇ ਜਾਏ ਪੁਕਾਰੇ, ਅਕਬਰ ਪਾਤਸ਼ਾਹ ਕੋਲ ਜਾ ਕੇ ਪ੍ਰਕਾਰ ਪ੍ਰਗਾਦ ਕਰਨ ਲੱਗੇ। ਤੁਮ ਮੇਰੇ ਜਿਆਦਾ ਰਾਖਣ ਹਾਰੇ, ਅਕਬਰ ਪਾਤਸ਼ਾਹ ਜੀ ਤੁਸੀਂ ਸੰਸਾਰ ਦੀ ਮਰਯਾਦਾ ਰੱਖਣ ਵਾਲੇ ਹੋ। ਬਿਗੜਤ ਕੋ ਜਗ ਦੇ ਤੋ ਸੁਧਾਰੇ, ਜੇ ਕੋਈ ਮਰਯਾਦਾ ਵਿਗੜ ਰਹੀ ਹੋਵੇ ਤੁਸੀਂ ਸੰਸਾਰ ਵਿੱਚ ਉਹਨੂੰ ਠੀਕ ਕਰ ਦਿੰਦੇ ਸੁਧਾਰ ਦਿੰਦੇ ਹੋ। ਗੋਵਿੰਦ ਵਾਲ ਅਮਰ ਗੁਰ ਹੋਵਾ, ਅਕਬਰ ਪਾਤਸ਼ਾਹ ਕੀ ਦੱਸੀਏ ਗੋਵਿੰਦ ਵਾਲ ਦੇ ਵਿੱਚ ਇਸ ਸਮੇਂ ਗੁਰੂ ਅਮਰਦਾਸ ਜੀ ਮਹਾਨ ਗੁਰੂ ਹੋ ਰਹੇ। ਭੇਦ ਵਰਨ ਚਾਰਹ ਕਾ ਖੋਵਾ, ਗੁਰੂ ਕੇ ਲੰਗਰ ਵਿੱਚ ਚਾਰੇ ਵਰਨਾਂ ਦਾ ਭੇਦ ਹੀ ਫਰਕ ਹੀ ਗੁਆ ਜਾਂਦਾ। ਰਾਮ ਗਾਇਤਰੀ ਮੰਤਰ ਨਾ ਜਪੈ, ਗੁਰੂ ਅਮਰਦਾਸ ਰਾਮ ਰਾਮ ਜੀ ਕੋਈ ਜਪਦੇ ਨਾ ਕੋਈ ਗਾਇਤਰੀ ਮੰਤਰ ਦਾ ਜਾਪ ਕਰਦੇ। ਵਾਹਿਗੁਰੂ ਕੀ ਥਾਪਨ ਥੱਪੈ, ਵਾਹਿਗੁਰੂ ਵਾਹਿਗੁਰੂ ਜਿਹੜਾ ਜਪਣਾ ਇਹਦੀ ਰਚਨਾ ਰਚਦੇ ਸਭ ਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪੋ। ਜੁਗ ਚਾਰ ਮਹਿ ਕਹੀ ਨਾ ਹੋਈ, ਇਸ ਤਰ੍ਹਾਂ ਦੀ ਗੱਲ ਜੀ ਇਸ ਤਰ੍ਹਾਂ ਦੀ ਰੀਤੀ ਤਾਂ ਪਹਿਲੇ ਚਾਰੇ ਯੁਗਾਂ ਵਿੱਚ ਕਦੇ ਹੋਈ ਨੀ। ਜਿਮ ਮਿਰ ਜਾਦ ਬਿਗਾਰੀ ਸੋਈ, ਇਸ ਤਰ੍ਹਾਂ ਇਹ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਸਾਰੀ ਪਿਛਲੀ ਮਰਯਾਦਾ ਵਿਗਾੜਤੀ। ਸੁਤਰ ਸਿਮਰਤ ਕੇ ਰਾਹ ਨਾ ਚਾਲੇ, ਅਮਰਦਾਸ ਸਾਹਿਬ ਵੇਦਾਂ ਸਿਮਰਤੀਆਂ ਦੇ ਰਸਤੇ ਨੀ ਪੰਥ ਨੀ ਚੱਲਦੇ। ਮਨ ਕੋ ਮਤ ਕਰ ਭਏ ਨਿਰਾਲੇ, ਆਪਣੇ ਮਨ ਦਾ ਮਤ ਜਾ ਕਰਕੇ ਸਾਰਿਆਂ ਤੋਂ ਵੱਖਰੇ ਜੇ ਹੋ ਗਏ। ਹਮਰੀ ਕਰੋ ਅਦਾਲਤ ਇਹੀ, ਇਸ ਕਰਕੇ ਪਾਤਸ਼ਾਹ ਜੀ ਸਾਡੀ ਇਹ ਤੁਸੀਂ ਇਨਸਾਫਤਾ ਹੀ ਕਰੋ। ਦ੍ਰਿੜ ਹੋਏ ਧਰਮ ਸੋ ਰਾਜ ਬਦਰੇਹੀ, ਇਸ ਕਰਕੇ ਸਾਡਾ ਜਿਹੜਾ ਧਰਮ ਹੈ ਕਹਿੰਦੇ ਪੱਕਾ ਹੋਏ ਤੇ ਤੁਹਾਡਾ ਰਾਜ ਭਾਗ ਵਧੇ। ਪਸਰ ਜਾਏ ਸਭ ਜਗਤ ਵਿਸਾਲਾ, ਨਹੀਂ ਤਾਂ ਜਿਹੜੀ ਗੁਰੂ ਅਮਰਦਾਸ ਜੀ ਨੇ ਰੀਤੀ ਜੀ ਚਲਾ ਦਿੱਤੀ ਜਿਹੜਾ ਸਾਰੇ ਸੰਸਾਰ ਵਿੱਚ ਫੈਲ ਗਈ। ਕੁਨ ਮੁਸ਼ਕਲ ਇਹ ਟਲ ਹੈ ਨਾ ਟਾਲਾ, ਇਹ ਤਾਂ ਰੀਤੀ ਟਾਲੀ ਟਲਣੀ ਹਟਾਈ ਹਟਣੀ ਨੀ ਫਿਰ ਤਾਂ ਇਹ ਕਹਿੰਦੇ ਔਖੀ ਜੀ ਹੋ ਜਾਏਗੀ ਗੱਲ। ਸੁਣ ਅਕਬਰ ਨੇ ਦੀਨ ਦਿਲਾਸਾ, ਇਸ ਤਰ੍ਹਾਂ ਖੱਤਰੀਆਂ ਬ੍ਰਾਹਮਣਾਂ ਤੋਂ ਫਰਿਆਦ ਸੁਣ ਕੇ ਅਕਬਰ ਨੇ ਦੀਨ ਦਿਲਾਸਾ ਹੌਸਲਾ ਜਾ ਦਿੱਤਾ। ਕਰੋ ਨਿਆਓ ਰਾਖੋ ਪਰਵਾਸਾ, ਮੇਰੇ ਤੇ ਸਾਹਿਬ ਯਕੀਨ ਰੱਖੋ ਤੁਹਾਡਾ ਮੈਂ ਜ਼ਰੂਰ ਨਿਆਂ ਕਰਾਂ। ਤਿੰਨ ਕੋ ਇਸ ਥਲ ਲੇਹ ਬੁਲਾਈ। ਓਏ ਗੁਰੂ ਅਮਰਦਾਸ ਸਾਹਿਬ ਜੀ ਨੂੰ ਇੱਥੇ ਲਾਹੌਰ ਵਿੱਚ ਹੀ ਬੁਲਾ ਲਵਾਂਗੇ। ਸਭ ਵਿਦ ਬੂਝ ਵਿੱਚ ਸਮਦਾਈ। ਬਹੁਤਿਆਂ ਦੇ ਵਿੱਚ ਕਹਿੰਦੇ ਸਾਰੀ ਗੱਲਬਾਤ ਪੁੱਛਾਂਗੇ। ਆਪਣੀ ਬਾਤ ਤਬਹਿ ਤੁਮ ਕਹੋ। ਵੀ ਬ੍ਰਾਹਮਣ ਖਰੀ ਆਪਣੀ ਗੱਲਬਾਤ ਤੁਸੀਂ ਸਾਰੀ ਸਭਾ ਵਿੱਚ ਤਦੋਂ ਕਹਿ ਰਹੇ ਹੋ। ਦੋਨੋ ਕੀ ਸੁਣ ਹੈ ਜਿਮ ਲਾਹੋ। ਦੋਨਾਂ ਦੀ ਗੱਲ ਸੁਣਾਂਗੇ ਜਿਵੇਂ ਵੀ ਜਾਣਾਂਗੇ ਕਹਿ ਦਿਆਂਗੇ। ਝੂਠ ਸਾਚ ਤਬ ਕਰ ਹੈ ਨਿਤਾਰਾ। ਝੂਠ ਕੌਣ ਬੋਲਦਾ ਸੱਚ ਕੌਣ ਬੋਲਦਾ ਹੈ ਕਹਿੰਦੇ ਦੋਹਾਂ ਤੋਂ ਸੁਣ ਕੇ ਨਿਤਾਰਾ ਕਰ ਦਿਆਂਗੇ ਵੱਖਰਾ ਵੱਖਰਾ ਝੂਠ ਸੱਚ ਕਰਦੇ ਹਾਂ। ਸੁਣ ਕੇ ਸਭ ਸੰਦਾਬ ਤੁਮਾਰਾ। ਤੁਹਾਡਾ ਕਹਿੰਦੇ ਸਾਰਾ ਜਿਹੜਾ ਸੰਵਾਲਾ ਪੁਗ ਚੀ ਰਗੜਾ ਝਗੜਾ ਸੁਣ ਕੇ ਕਰੋ ਅਦਾਲਤ ਨੀਕੇ ਬੈਸ। ਕਹਿੰਦੇ ਤਖ਼ਤ ਤੇ ਬੈਠ ਕੇ ਤੁਹਾਡੀ ਨਿਆਂ ਦੀ ਗੱਲ ਪੂਰੀ ਕਰਾਂਗਾ। ਬਹੁ ਪੁਰ ਕੇ ਮੁਖ ਮੁਖ ਮੁਖ ਮੁਖ ਤੁਮ ਹੈ। ਬਹੁਤੇ ਸ਼ਹਿਰਾਂ ਦੇ ਤੁਸੀਂ ਬ੍ਰਾਹਮਣ ਖੱਤਰੀ ਮੁਖੀ ਮੁਖੀ ਆਏ। ਇਮ ਸੁਣ ਸਗਰੇ ਲਵਪੁਰ ਰਹੇ। ਇਸ ਤਰ੍ਹਾਂ ਕਹਿੰਦੇ ਗੱਲ ਸੁਣ ਕੇ ਪਾਤਸ਼ਾਹ ਦੀ ਜਿੰਨੇ ਖੱਤਰੀ ਤੇ ਬ੍ਰਾਹਮਣ ਲਾਹੌਰ ਵੀ ਟੀ ਟਿਕੇ ਰਹੇ। ਗੁਰ ਕੋ ਮਤ ਮੋਰ ਹੈ ਚਿਤ ਚਾਹੇ। ਕਿਤਰੇ ਚਾਹੁੰਦੇ ਆ ਵੀ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਮਤ ਵਧਾਇਆ ਫਲਾ ਰੀਤੀ ਚਲਾਰੀਆਂ ਨੂੰ ਮੋੜਦੀ ਹਟਾ ਦੇਈ। ਦਿਜ ਖੱਤਰੀ ਸੋ ਜਾਤ ਅਭਿਮਾਨੀ। ਜਿੰਨੇ ਬ੍ਰਾਹਮਣ ਕਰਨੀ ਜਾਤ ਅਭਿਮਾਨੀ ਹਨ। ਭਏ ਇਕਤਰ ਦੁਰਜਨ ਅਣਜਾਨੀ। ਕਹਿੰਦੇ ਅਣਜਾਣ ਜੇ ਜਿਹੜੇ ਗੁਰੂ ਕੇ ਸਿਧਾਂਤ ਤੋਂ ਇਕੱਠਿਆਂ ਜੇ ਹੋ ਗਏ। ਜੇ ਤਿਕ ਦਿਨ ਮਹਿ ਅਕਬਰ ਸ਼ਾਹੂ। ਕੇਤਿਕ ਦਿਨ ਮਹਿ ਅਕਬਰ ਸ਼ਾਹੂ। ਕੁਝ ਕੁ ਦਿਨਾਂ ਤੋਂ ਬਾਅਦ ਅਕਬਰ ਪਾਤਸ਼ਾਹ ਨੇ ਲਿਖ ਪਰਵਾਨਾ ਭੇਜਿਓ ਪਾਹੂ। ਕਹਿੰਦੇ ਇੱਕੋ ਪਰਵਾਨਾ ਲਿਖ ਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਭੇਜ ਦਿੱਤਾ। ਤੁਮ ਪਰ ਭਏ ਫਿਰਾਦੀ ਆਏ। ਪਰਵਾਨੇ ਵਿੱਚ ਲਿਖਿਆ ਕਿ ਮਹਾਰਾਜ ਬਹੁਤੇ ਸ਼ਹਿਰਾਂ ਨਗਰਾਂ ਦੇ ਬ੍ਰਾਹਮਣ ਤੇ ਖੱਤਰੀ ਤੁਹਾਡੇ ਉੱਪਰ ਪੁਕਾਰੂ ਆ ਹੋਏ ਹੈ। ਬਹੁ ਪੁਰ ਕੇ ਨਰ ਹੋਇ ਸਮੁਦਾਇ। ਬਹੁਤੇ ਸ਼ਹਿਰਾਂ ਦੇ ਬਹੁਤੇ ਪ੍ਰਜੇ ਇਕੱਠਿਆਂ ਹੋ ਕੇ ਤੁਹਾਡੇ ਤੇ ਪੁਕਾਰੂ ਹੋਏ ਹੈ। ਕਰੋ ਜਵਾਬ ਦੇਹੀ ਇਨ ਸੰਗ। ਇਹਨਾਂ ਨਾਲ ਮਿਲ ਕਰਕੇ ਇਹਨਾਂ ਦਾ ਤਸੱਲੀ ਬਖਸ਼ ਤੁਸੀਂ ਜਵਾਬ ਦੇਵੋ। ਇਹਨਾਂ ਦੇ ਸਵਾਲ ਸੁਣੋ। ਨਾ ਤੁਰ ਇਨ ਕੇ ਚੱਲੋ ਚੱਲੋ ਢੰਗ। ਇਹਨਾਂ ਦੇ ਸਵਾਲ ਦਾ ਤੁਹਾਨੂੰ ਤਸੱਲੀ ਬਖਸ਼ ਉੱਤਰ ਨਹੀਂ ਆਉਂਦਾ ਫਿਰ ਇਹਨਾਂ ਦੇ ਢੰਗ ਤਰੀਕੇ ਇਹਨਾਂ ਦੀ ਮਰਯਾਦਾ ਰੀਤੀ ਵਿੱਚ ਚੱਲੋ। ਪਰਵਾਨਾ ਸਤਿਗੁਰ ਪਹਿ ਆਇਓ। ਅਕਬਰ ਪਾਤਸ਼ਾਹ ਦੇ ਲਿਖਿਆ ਪਰਵਾਨਾ ਗੁਰੂ ਅਮਰਦਾਸ ਸਾਹਿਬ ਦੇ ਪਾਸ ਆ ਗਿਆ। ਸੁਣਿਓ ਸ਼ਰਵਨ ਹਮ ਸਾਹ ਬੁਲਾਇਓ। ਮਹਾਰਾਜ ਨੇ ਪਰਵਾਨਾ ਕੰਨਾਂ ਨਾਲ ਸੁਣ ਲਿਆ ਵੀ ਸਾਨੂੰ ਤਾਂ ਅਕਬਰ ਪਾਤਸ਼ਾਹ ਨੇ ਆਪਣੇ ਕੋਲ ਲਾਹੌਰ ਬੁਲਾਇਆ ਹੈ। ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਫਿਰ ਵਿਚਾਰ ਵਟਾਂਦਰਾ ਕੀਤਾ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਵੱਲੀ ਭੇਜ ਦਿੱਤਾ ਸੀ ਵੀ ਜੋ ਤੁਸੀਂ ਚਾਹੋਗੇ ਉਹੀ ਤੁਹਾਨੂੰ ਇਹ ਪ੍ਰਾਪਤ ਹੋਏਗਾ। ਪਾਤਸ਼ਾਹ ਦੀ ਸਭਾ ਵਿੱਚ ਨਿਸ਼ੰਕ ਹੋ ਕੇ ਬਚਨ ਕਹਿ ਦੇਣੇ ਜਿੰਨੇ ਗਿਆਨ ਧਿਆਨ ਹੈ ਸਭ ਸਾਡਾ ਧਿਆਨ ਤਰਕੇ ਇੱਧਰ ਨੂੰ ਤੱਕਣਾ ਉਹ ਆ ਜਾਣਗੇ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਦੀ ਆਗਿਆ ਮੰਨ ਕੇ ਲਾਹੌਰ ਗਏ ਸਨ ਜੋ ਆਪ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਾਰ ਸਿਧਾਂਤ ਹੈ ਵੀ ਕਿਹੜਾ ਅਸਲੀ ਗੁਰੂ ਨਾਨਕ ਦੇ ਘਰ ਦੇ ਵਿੱਚ ਗਾਇਤਰੀ ਮੰਤਰ ਹੈ ਜਿਹਦਾ ਅਸੀਂ ਜਾਪ ਕਰਦੇ ਹਾਂ ਉਹ ਨਿਸ਼ਾਂਕ ਹੋ ਕੇ ਆਪ ਜੀ ਨੇ ਬਿਆਨ ਕੀਤਾ ਸੀ। ਮੂਲ ਮੰਤਰ ਦਾ ਪਾਠ ਕਰਕੇ ਸੁਣਾਇਆ ਸੀ। ਉਹ ਇਤਿਹਾਸ ਵਿੱਚ ਪ੍ਰਸੰਗ ਆਏਗਾ ਆਪਾਂ ਇਸੇ ਤਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਸਮਾਂ ਇੱਥੇ ਹੀ ਸਮਾਪਤੀ ਕਰੀਏ। ਕਰੋ ਜਵਾਬ ਦਿਹੀ ਇਨ ਸੰਗ ਨਾ ਤੁਰ ਇਨ ਕੇ ਚਾਲ ਹਟਾਂਗ ਪਰਵਾਨਾ ਸਤਿਗੁਰ ਪਹਿ ਆਇਓ ਸੁਣਿਓ ਸ਼ਰਵਨ ਹਮ ਸਾਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ